ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸੁਨਹੁ ਅਰਥ ਇਸ ਕੇਰ ਜਿਸ ਕੇ ਸਿਮਰਨ ਅਧਿਕ ਫਲ ਮਿਟ ਹੈ ਚੁਰਾਸੀ ਫੇਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਸੁੰਦਰ ਦੀਵਾਨ ਸਜ ਰਹੇ ਹੈ। ਪ੍ਰਕਾਸ਼ ਸੇਵਾ ਦੇ ਨਾਲ ਗ੍ਰੰਥੀ ਸੇਵਾਨਾਂ ਦੀ ਰਸਨਾ ਰਾਹੀਂ ਤੁਰਕੀ ਬਾਣੀ ਦੀ ਸੱਚ ਕੀ ਬਾਣੀ ਦਾ ਪਾਠ ਹੋ ਰਿਹਾ ਸੀ। ਆ ਮਾਈ ਭਾਈ ਸਰਵਣ ਕਰਕੇ ਲਾਹਾ ਲੈ ਰਹੇ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਅਤੇ ਲਾਹਾ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਪ੍ਰਸੰਗ ਸੁਣਿਆ ਹੀ ਹੈ, ਜਦੋਂ ਸ੍ਰੀ ਚੰਦ ਅਤੇ ਲਖਮੀ ਦਾਸ ਮਹਾਰਾਜ ਦੇ ਹਜ਼ੂਰੀ ਵਿੱਚ ਨਹੀਂ ਆਏ ਹੈ, ਉਹ ਤੀਜੀ ਵਾਰ ਸੁਨੇਹਾ ਭੇਜਣ ਤੋਂ ਬਾਅਦ ਛੇਤੀ ਉੱਠੇ। ਇੱਧਰ ਗੁਰੂ ਮਹਾਰਾਜ ਆਪਣੇ ਮੁੱਖ ਉੱਪਰ ਚਾਦਰਾ ਲੈ ਕੇ ਲੇਟ ਕੇ ਸਮਾ ਗਏ। ਬਾਅਦ ਵਿੱਚ ਆ ਕੇ ਪਛਤਾਵਾ ਕਰਨ ਲੱਗੇ। ਮਾਤਾ ਸੁਲੱਖਣੀ ਨੇ ਕਿਹਾ ਵੀ ਹੁਣ ਆਉਣ ਕਰਕੇ ਕੀ ਫਾਇਦਾ ਹੈ, ਪਹਿਲਾਂ ਕਿੰਨੇ ਵਾਰੀ ਤੁਹਾਨੂੰ ਉਹਨਾਂ ਨੇ ਬੁਲਾਇਆ ਸੱਦਿਆ ਨਹੀਂ ਆਏ, ਹੁਣ ਪਛਤਾਉਂਦੇ ਰਹੋ। ਫਿਰ ਇਹਨਾਂ ਦੇ ਅੰਦਰ ਅਥਾਹ ਸ਼ਰਧਾ ਆ ਗਈ ਹੈ, ਫਿਰ ਦੋਵੇਂ ਭਰਾ ਉੱਠ ਕੇ ਖੜ ਕੇ ਹੱਥ ਜੋੜ ਕੇ ਅਰਦਾਸਾਂ ਕਰਨ ਲੱਗ ਪਏ ਕਿ ਮਹਾਰਾਜ ਅਸੀਂ ਭੁੱਲ ਗਏ, ਅਸੀਂ ਆਪਣਾ ਪਿਤਾ ਹੀ ਜਾਣਦੇ ਰਹੇ, ਸੰਸਾਰ ਦੇ ਕਰਤਾ ਹਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੋ। ਮਹਾਰਾਜ ਆਪ ਕਿਰਪਾ ਕਰੋ, ਜਿੱਥੇ ਪਹਿਲਾਂ ਦਰਸ਼ਨ ਦਿੰਦੇ ਰਹੇ ਹਾਂ ਅਤੇ ਉੱਥੇ ਦੋ ਘੜੀਆਂ ਜ਼ਰੂਰ ਦਰਸ਼ਨ ਦੇਵੋ। ਤੁਹਾਨੂੰ ਪਰਮੇਸ਼ਰ ਦਾ ਵਾਸਤਾ, ਪਰਮੇਸ਼ਰ ਦੀ ਸਾਂ ਹੈ ਕਿ ਸਾਨੂੰ ਮਿਲੇ ਜੁਲੇ ਦਰਸ਼ਨ ਵਿਚਾਰ ਬਚਨ ਸੁਣਾਏ ਬਿਨਾਂ ਦੇ ਜਾਵੋ। ਜਿਹੜੇ ਬਹੁਤੀਆਂ ਬੇਦਨੀਆਂ ਚੌਧਰੀਆਂ ਕੀਤੀਆਂ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਮੌਜਦੇ ਮਾਲਕ ਹੈ, ਫਿਰ ਉੱਠ ਕੇ ਬੈਠ ਗਏ ਨੇ। ਉਸ ਵੇਲੇ ਮਹਾਰਾਜ ਨੇ ਕਿਹਾ ਵੀ ਤੁਸੀਂ ਚੰਗਾ ਨਹੀਂ ਕੀਤਾ, ਜਿਹੜਾ ਬੁਲਾਇਆ ਨਹੀਂ ਆਏ। ਇਹ ਕਹਿਣ ਲੱਗੇ ਮਹਾਰਾਜ ਸਾਡੀ ਗਲਤੀ ਹੈ, ਪਰ ਫਿਰ ਵੀ ਮਹਾਰਾਜ ਆਪ ਜੀ ਦੇ ਅਸੀਂ ਸੁਪੁੱਤਰ ਹਾਂ, ਜੋ ਸਾਡਾ ਹੱਕ ਸੀ, ਜੋ ਤੁਹਾਡੀ ਸ਼ਕਤੀ ਸੀ, ਉਹ ਸਨ ਅਸਲ ਰੂਪ ਦੇ ਵਿੱਚ ਤਾਂ ਸਾਨੂੰ ਦੇ ਕੇ ਜਾਣਾ ਚਾਹੀਦੀ ਸੀ, ਉਹ ਤੁਸੀਂ ਆਪਣੇ ਸੇਵ ਗੁਰੂ ਅੰਗਦ ਸਾਹਿਬ ਜੀ ਨੇ ਸਭ ਕੁਝ ਦੇ ਦਿੱਤਾ। ਹੁਣ ਆਪ ਤੋਂ ਬਾਅਦ ਅਸੀਂ ਜਿਹੜੇ ਪੁੱਤਰ ਹਾਂ ਮਹਾਰਾਜ ਕੀ ਕਰਾਂਗੇ, ਜੇ ਸਾਡੇ ਕੋਲ ਕੋਈ ਕਲਾ ਨਾ ਹੋਈ, ਸ਼ਕਤੀ ਨਾ ਹੋਈ, ਸਾਨੂੰ ਕੌਣ ਮੈਨੂੰ ਪੂਜੂ, ਕੌਣ ਜਾਣੂਗਾ। ਉਹ ਉਸ ਵੇਲੇ ਅਸੀਂ ਮਹਾਰਾਜ ਹੁਣ ਕੁਛ ਕਰ ਨਹੀਂ ਸਕਦੇ, ਕਹਿ ਨਹੀਂ ਸਕਦੇ ਹਾਂ। ਜਿਉਂ ਜਦੋਂ ਬਹੁਤਾ ਨਿੰਮੋ ਝੂਣਾ ਜਿਹਾ ਹੋ ਕੇ ਇਹਨਾਂ ਦੋਹਾਂ ਨੇ ਕਿਹਾ, ਫਿਰ ਮਹਾਰਾਜ ਪ੍ਰਸੰਨ ਹੋ ਗਏ, ਕਹਿਣ ਲੱਗੇ ਵੀ ਇਹ ਸ਼ਕਤੀ ਦੀ ਗੱਲ ਕੀ ਹੈ, ਇਹ ਤਾਂ ਗੁਰੂ ਘਰ ਦੇ ਵੀ ਜਿਹੜੇ ਕੁੱਕਰ ਉਹਨਾਂ ਵਿੱਚ ਵੀ ਤਾਕਤ ਹੁੰਦੀ ਹੈ, ਉਹ ਵੀ ਸ਼ਕਤੀ ਸਹਿਤ ਹੋ ਜਾਂਦੇ ਹੈ। ਜੋ ਭਾਈ ਦਇਆ ਸਿੰਘ ਜੀ ਨੇ ਔਰੰਗਜ਼ੇਬ ਨੂੰ ਗੁਰੂ ਘਰ ਦੇ ਕੁੱਕਰ ਦੀ ਸ਼ਕਤੀ ਦਿਖਾਈ ਸੀ, ਇਹ ਵੀ ਕਹਿੰਦਾ ਵੀ ਗੁਰੂ ਘਰ ਦੇ ਵਿੱਚ ਕੋਈ ਤਾਕਤ ਹੈਗੀ ਹੈ, ਭਾਈ ਦਇਆ ਸਿੰਘ ਤੇਰੇ ਵਿੱਚ ਕੋਈ ਕਰਾਮਾਤ ਹੈਗੀ ਹੈ। ਉਸ ਵੇਲੇ ਭਾਈ ਦਇਆ ਸਿੰਘ ਜੀ ਨੇ ਮੈਨੂੰ ਝੱਕ ਹੋ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ ਵੀ ਗੁਰੂ ਵਿੱਚ ਸ਼ਕਤੀ ਦੀ ਕੀ ਸ਼ੰਕਾ ਹੈ, ਸਿੱਖ ਕੋਲ ਸ਼ਕਤੀ ਨਾ ਹੋਵੇ ਇਹ ਕੀ ਸ਼ੰਕਾ ਹੈ, ਗੁਰੂ ਘਰ ਦੇ ਤਾਂ ਜਿਹੜੇ ਕੁੱਕਰ ਹੈ ਉਹਨਾਂ ਵਿੱਚ ਵੀ ਤਾਕਤ ਹੁੰਦੀ ਹੈ, ਉਹ ਵੀ ਸ਼ਕਤੀ ਵਾਲੇ ਹੁੰਦੇ। ਕਹਿਣ ਲੱਗਿਆ ਜਿਹੜਾ ਤੁਹਾਡੇ ਨਾਲ ਸ਼ਿਕਾਰੀ ਜਾਂ ਕੁੱਤਾ ਇਹਦੇ ਵਿੱਚ ਤਾਕਤ ਹੈਗੀ? ਭਾਈ ਦਇਆ ਸਿੰਘ ਜੀ ਕਹਿੰਦੇ ਹਾਂ ਇਹਦੇ ਵਿੱਚ ਵੀ ਹੈਗੀ ਹੈ। ਕਹਿੰਦੇ ਫਿਰ ਦਿਖਾਓ ਜੀ। ਫਿਰ ਮਹਾਰਾਜ ਭਾਈ ਦਇਆ ਸਿੰਘ ਜੀ ਨੇ ਉਹ ਕੁੱਕਰ ਬੰਨੀ ਕਿਹਾ, ਕਹਿੰਦੇ ਵੀ ਇਹਨੂੰ ਦਿਖਾ ਦੇ ਸਾਰਾ ਕੁਛ। ਉਹ ਫਿਰ ਬੋਲਿਆ ਨਿਰਭੈ ਹੋ ਕੇ, ਉਹ ਕਹਿੰਦੇ ਉਹ ਔਰੰਗਜ਼ੇਬ ਤੈਨੂੰ ਖੁਦਾ ਨੇ ਕਹਿੰਦੇ ਪ੍ਰਸੰਨ ਹੋ ਕੇ ਆ ਦਿੱਲੀ ਦੀ ਪਾਤਸ਼ਾਹੀ ਦਿੱਤੀ ਸੀ, ਅਤੇ ਹੈ ਤਾਂ ਤੂੰ ਕਹਿੰਦੇ ਕੁੱਤਾਈ ਸੀ ਸਾਡੇ ਵਿੱਚੋਂ ਗਿਆ ਸੀ, ਅਤੇ ਕੰਮ ਤਾਂ ਤੂੰ ਕੋਈ ਚੰਗਾ ਨਹੀਂ ਕੀਤਾ, ਕੁੱਤਿਆਂ ਵਾਲੀ ਕੀਤੀ, ਇਸ ਕਰਕੇ ਮਰ ਕੇ ਸਾਡੇ ਕੁੱਤਿਆਂ ਵਿੱਚ ਆ ਜਾ, ਕੋਈ ਚੰਗਾ ਨਹੀਂ, ਜਵਾਨ ਤੋਂ ਗਿਆ ਭੌਂਕੀ ਗਿਆ ਤੂੰ। ਉਹ ਜਿਹੜਾ ਪਿਛਲਾ ਸੁਭਾਅ ਤੇਰਾ ਸੀ ਨਾ ਕੁੱਤਿਆਂ ਵਾਲਾ, ਔਰੰਗਜ਼ੇਬ ਗਿਆ ਨਹੀਂ ਹੈ, ਉਹ ਜਦੋਂ ਖਰੀਆਂ ਖਰੀਆਂ ਸੁਣਾਈਆਂ ਫਿਰ ਚੁੱਪ ਕਰ ਗਏ, ਗੱਲ ਨਹੀਂ ਆਈ ਉਹਦੇ ਅੱਗੇ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਵੀ ਇਹ ਤਾਂ ਗੁਰੂ ਘਰ ਦੇ ਜਿਹੜੇ ਕੁੱਕਰ ਹੈ ਉੱਥੇ ਪਹਿਰਾ ਦਿੰਦੇ ਹੈ, ਉਹਨਾਂ ਵਿੱਚ ਵੀ ਇਹ ਤਾਕਤ ਆ ਜਾਂਦੀ ਹੈ, ਫਿਰ ਤੁਹਾਡੇ ਹੀ ਤਾਂ ਸਾਡੇ ਸੁਪੁੱਤਰ ਹੈ, ਤੁਹਾਡੇ ਵਿੱਚ ਵੀ ਇਹ ਕਲਾ ਹੋਵੇਗੀ, ਤੁਹਾਨੂੰ ਵੀ ਲੋਕ ਮੰਨਣ ਪੂਜਣਗੇ ਵੀ ਗੁਰੂ ਕੇ ਸਾਹਿਬਜ਼ਾਦੇ ਹੈ, ਗੁਰੂ ਕੀ ਅੰਸ ਵੰਸ ਵਿੱਚੋਂ ਹੈ। ਲੇਕਿਨ ਜਿਹੜੀ ਕੋਈ ਉਹ ਗੁਰਤਾਗਦੀ ਦੀ ਬਖਸ਼ਿਸ਼ ਹੈ, ਇਹ ਤਾਂ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਰਹੇਗੀ। ਤੁਸੀਂ ਜਾਣਦੇ ਹੀ ਹੋ ਵੀ ਜਿਵੇਂ ਉਹਨਾਂ ਨੇ ਘਾਲਣਾ ਕਰਤੀ, ਜੋ ਕੁਛ ਵੀ ਅਸੀਂ ਉਲਟ ਪੁਲਟ ਕਹਿੰਦੇ ਰਹੇ ਹਾਂ, ਉਹਨਾਂ ਨੂੰ ਕਿਹੜੇ ਮੱਥੇ ਉਹਨਾਂ ਨੇ ਪ੍ਰਮਾਣ ਕੀਤਾ ਹੈ। ਇਸ ਕਰਕੇ ਉਹਨਾਂ ਦੀ ਬਰਾਬਰੀ ਤਾਂ ਤੁਹਾਤੋਂ ਨਹੀਂ ਹੋਵੇਗੀ। ਉਹ ਤਾਂ ਗੁਰੂ ਅੰਗਦ ਸਾਹਿਬ ਹੀ ਹੋਣਗੇ ਸਭ ਨੂੰ ਸਿੱਖੀ ਦਾ ਉਪਦੇਸ਼, ਸਭ ਨੂੰ ਉਤਾਰਨ ਦਾ ਜਿਹੜਾ ਕੋਈ ਉਹ ਅਧਿਕਾਰ ਹੈ ਉਹਨਾਂ ਕੋਲ ਹੀ, ਉਹ ਕਿਸੇ ਨੂੰ ਮਰਜ਼ੀ ਤਾਰਨ ਪਾਰ ਲੰਘਾਉਣ, ਬਾਕੀ ਸਭ ਕੁਝ ਤੁਹਾਡੇ ਕੋਲ ਹੋਵੇਗਾ। ਇਸ ਤਰ੍ਹਾਂ ਜੀ ਜਦੋਂ ਲਫ਼ਜ਼ ਗਏ ਹੈ ਫਿਰ ਇਹ ਥੋੜ੍ਹੇ ਜਿਹੇ ਉਦਾਸ ਜਿਹੇ ਹੋ ਗਏ ਸੀ, ਕਹਿੰਦੇ ਹੁਣ ਮਹਾਰਾਜ ਅਸੀਂ ਕੀ ਕਰ ਸਕਦੇ ਹਾਂ। ਇੱਧਰ ਇਸ ਤਰ੍ਹਾਂ ਕਹਿਣ ਕਰਕੇ ਫਿਰ ਉਦੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਆਪਦੇ ਅੰਤਮ ਦਰਸ਼ਨ ਹੈ ਅਤੇ ਮੇਰੀ ਵੀ ਚਾਹਨਾ ਹੈ, ਸੰਗਤ ਵੀ ਚਾਹਨਾ ਹੈ, ਕੋਈ ਮਹਾਰਾਜ ਆਪ ਮੁੱਖੋਂ ਬਚਨ ਸੁਣਾਓ। ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਜੋ ਆਪ ਜੀ ਨੇ ਵਾਹਿਗੁਰੂ ਗੁਰਮੰਤਰ ਸਭ ਨੂੰ ਬਖਸ਼ਿਆ ਅਤੇ ਜਪਾਇਆ ਹੈ ਉਹਦੇ ਅਰਥ ਕਰਕੇ ਮਹਾਰਾਜ ਸਾਰਿਆਂ ਨੂੰ ਸੁਣਾਓ। ਇਹ ਮੇਰੀ ਵੀ ਸੰਗਤਾਂ ਦੀ ਵੀ ਤੀਬਰ ਇੱਛਾ ਹੈ। ਹੁਣ ਤਾਂ ਭਾਵੇਂ ਪਿੱਛੇ ਪ੍ਰਸੰਗ ਵਾਹਿਗੁਰੂ ਗੁਰਮੰਤਰ ਸੰਬੰਧੀ ਬੜਾ ਖੋਲ ਖੋਲ ਕੇ ਆ ਗਿਆ ਵੀ ਇਹ ਕਿੰਨਾ ਅੱਖਰਾਂ ਤੋਂ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ, ਵੀ ਵਾਹਵਾ ਅੱਖਰ ਜਿਹੜਾ ਵਾਸਦੇਵ ਨਾਮ ਤੋਂ ਲਿਆ ਹੈ, ਹਾਹਾ ਅੱਖਰ ਜਿਹੜਾ ਇਸਦਾ ਦੂਸਰਾ ਉਹ ਹਰ ਤੋਂ ਗ੍ਰਹਿਣ ਕੀਤਾ ਗਿਆ ਹੈ, ਅਤੇ ਗੁੱਗਾ ਜਿਹੜਾ ਹੈ ਉਹ ਗੋਮਦ ਨਾਮ ਤੋਂ ਲਿਆ ਹੈ, ਅਤੇ ਅਖੀਰਲਾ ਜਿਹੜਾ ਰਾਰਾ ਅੱਖਰ ਹੈ ਉਹ ਜੋ ਪਰਮੇਸ਼ਰ ਦਾ ਨਾਮ ਇੱਕ ਰਾਮ ਹੈ। ਇਸ ਨੂੰ ਕਿਹਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇੱਕ ਤਾਂ ਹੈ ਨਾ ਰਾਮ ਚੰਦਰ ਦਾ ਨਾਮ, ਇੱਕ ਪਰਮੇਸ਼ਰ ਦਾ ਨਾਮ ਵੀ ਰਾਮ ਹੈ। ਉਹ ਇਸ ਕਰਕੇ ਹੈ ਵੀ ਉਹ ਰਾਮ ਰਮਾਂਚੀ ਰਾਮਾਏ ਰਾਮਾ ਹੈ, ਜੋ ਸਾਰੇ ਰਾਮ ਰਿਹਾ ਹੋਏ ਕਣ ਕਣ ਵਿੱਚ ਵਿਆਪਿਆ ਮਿਲਿਆ ਹੋਏ ਉਸ ਕੋ ਕਹੀਏ ਹੈ ਰਾਮ। ਸੋ ਪਰਮੇਸ਼ਰ ਸਾਰੇ ਰਾਮ ਰਿਹਾ, ਸਾਰੇ ਮਿਲ ਰਿਹਾ, ਸਾਰੇ ਵਿਆਪ ਰਿਹਾ, ਇਸ ਕਰਕੇ ਇੱਕ ਨਾਮ ਉਹਦਾ ਨਾਂ ਰਾਮ ਵੀ ਹੈ। ਐਸਾ ਜਿਹੜਾ ਉਹ ਇਹ ਵਿਆਪਕ ਹੋਣ ਕਰਕੇ ਉਹਦਾ ਨਾਂ ਰਾਮ ਹੈ, ਉਹ ਚੌਥਾ ਅੱਖਰ ਉਹਦੋਂ ਨਾਮ ਤੋਂ ਲਿਆ ਗਿਆ। ਇਹ ਚਾਰ ਜਿਹੜੇ ਅੱਖਰ ਨੇ ਚੌ ਨਾਮਾਂ ਦੇ ਵਿੱਚੋਂ ਬੀਜ ਰੂਪ ਵਿੱਚ ਗ੍ਰਹਿਣ ਕੀਤੇ ਗਏ ਹੈ। ਜਿਵੇਂ ਅਸੀਂ ਬੀਜ ਵਿੱਚੋਂ ਚੁਣ ਚੁਣ ਕੇ ਬੀਜਣ ਵਾਲਾ ਬੀਜ ਕੱਢ ਲੈਂਦੇ ਹਾਂ, ਇਸ ਤਰ੍ਹਾਂ ਜਿਹੜੇ ਵਿਸ਼ੇਸ਼ ਚਾਰ ਨਾਮ ਸੀ ਨਾ, ਇਹਨਾਂ ਵਿੱਚੋਂ ਇਹ ਚੁਣ ਕੇ ਇੱਕ ਇੱਕ ਅੱਖਰ ਲੈਣ ਰੂਪ ਬਿਮਾਰਾ ਨੇ ਬੀਜ ਕੱਢ ਲਿਆ। ਇਸ ਦਾ ਫਿਰ ਨੌ ਨੌ ਯੁਗਾਂ ਤੱਕ ਜਪ ਕੇ ਇਹਨੂੰ ਸਿੱਧ ਵੀ ਕੀਤਾ। 36 ਯੁਗ ਵਰਤਿਓ ਗੁਬਾਰਾ, ਤਾੜੀ ਲਾਈ ਸਿਰਜਣਹਾਰਾ, ਧੰਦੂ ਕਾਰ ਨਿਰਾਲਮ ਬੈਠਾ ਨਾਤ ਧੰਦ ਪਸਾਰਾ ਹੈ। ਜਦੋਂ 36 ਯੁਗਾਂ ਤੱਕ ਇੱਕੋ ਹਨੇਰਾ ਹੀ ਵਰਤਿਆ, ਉਸ ਵੇਲੇ ਇੱਕ ਇੱਕ ਦਾ ਜਾਪ ਕਰਕੇ ਇਸ ਤਰ੍ਹਾਂ ਨੂੰ ਸਿੱਧ ਕੀਤਾ ਗਿਆ ਹੈ। ਫਿਰ ਇਹਦਾ ਇਹ ਮਹਾਤਮਾ ਵੀ ਜਿਹੜਾ ਇਹ ਵਾਹਿਗੁਰੂ ਕਹਿੰਦਾ ਉਹਦਾ ਚੌਹਾ ਨਾਮ ਦਾ ਇਕੱਠਾ ਜਾਪ ਹੋ ਜਾਂਦਾ ਹੈ। ਉਹਨੂੰ ਵਾਸਦੇ ਜਪਣ ਦੀ ਲੋੜ ਨਹੀਂ, ਉਸਨੂੰ ਹਰ ਹਰ ਕਾਖਣ ਦੀ ਲੋੜ ਨਹੀਂ, ਗੋਬਿੰਦ ਗੋਬਿੰਦ ਦੀ ਕਹਿਣ ਦੀ ਲੋੜ ਨਹੀਂ, ਰਾਮ ਰਾਮ ਨਹੀਂ, ਕਿਉਂਕਿ ਚਾਰੇ ਅੱਖਰ ਇਹਦੇ ਵਿੱਚ ਆ ਗਏ ਹਨ। ਇਸ ਕਰਕੇ ਚੌਹਾਂ ਦਾ ਜਾਪ ਹੋ ਜਾਂਦਾ ਹੈ। ਬਾਕੀ ਹੈ ਵੀ ਹੋਰ ਜਿਹੜੇ ਨਾਮ ਹੈ ਉਹਨਾਂ ਵਿੱਚ ਮਤਭੇਦ ਹੈ, ਕਿੰਤੂ ਪਰੰਤੂ ਹੈ, ਉਹਨਾਂ ਨੂੰ ਸਾਰੇ ਨਹੀਂ ਜਪਦੇ, ਅਤੇ ਇਹਨੂੰ ਸਾਰਿਆਂ ਨੂੰ ਜਪਣ ਦਾ ਅਧਿਕਾਰ ਹੈ। ਜਿਵੇਂ ਰਾਮ ਰਾਮ ਹੈ ਉਹ ਮੁਸਲਮਾਨ ਨਹੀਂ ਕੋਈ ਆਪਣੀ ਜਵਾਨ ਤੋਂ ਕਦੇ ਆਖੇਗਾ, ਅੱਲਾ ਅੱਲਾ ਤਾਂ ਖੁਦਾ ਖੁਦਾ ਉਹ ਜਪ ਲਊਗਾ, ਰਹੀਮ ਕਹਿ ਦਊਗਾ, ਰਾਮ ਨਹੀਂ ਆਖੂਗਾ। ਇਸ ਤਰ੍ਹਾਂ ਉੱਧਰ ਜਿਹੜੇ ਕੋਈ ਹਿੰਦੂ ਹੈ ਉਹਨਾਂ ਨੂੰ ਕਹੋ ਤੁਸੀਂ ਵੀ ਅੱਲਾ ਅੱਲਾ ਆਖੋ, ਖੁਦਾ ਖੁਦਾ ਰੱਬ ਆਖੋ, ਕਹਿਣਗੇ ਵੀ ਉਹ ਤਾਂ ਉਹ ਮਲੇਸ਼ ਆਖਣ, ਸਾਡਾ ਉਹਦੇ ਨਾਲ ਕੀ ਵਾਹ ਵਾਸਤਾ। ਪਰ ਇਹ ਜਿਹੜਾ ਵਾਹਿਗੁਰੂ ਨਾਮ ਹੈ, ਇਹਨੂੰ ਕਹਿੰਦੇ ਸਭ ਕੋਈ ਜਪ ਸਕਦਾ, ਮੁਸਲਮਾਨ ਵੀ, ਹਿੰਦੂ ਵੀ, ਸਿੱਖ ਵੀ। ਇਹ ਚਾਰ ਅੱਖਰ ਹੈ ਤਾਂ ਮੁਕਤੀ ਦੇ ਚਾਰ ਦਰਵਾਜ਼ੇ ਹੈ। ਜਿਵੇਂ ਜਿਸ ਮਰਜ਼ੀ ਦਰਵਾਜ਼ੇ ਵੀ ਦੀ ਕੋਈ ਅੰਦਰ ਪ੍ਰਵੇਸ਼ ਹੋ ਜਾਏ, ਇਸ ਤਰ੍ਹਾਂ ਕਹਿੰਦੇ ਇਹ ਮੁਕਤੀ ਦੇ ਘਰ ਵਿੱਚ ਜਾਣ ਵਾਸਤੇ ਵਾਹਿਗੁਰੂ ਗੁਰਮੰਤਰ ਦੇ ਚਾਰ ਦਰਵਾਜ਼ੇ ਹੈ। ਜਾਂ ਇਹ ਚਾਰ ਅੱਖ ਚਾਰ ਮੁਕਤੀਆਂ ਹੈਗੀਆਂ, ਸਰੂਪ ਸੁਜੁਜ ਅਤੇ ਇਸ ਤਰ੍ਹਾਂ ਸਮੀਪਤਾ ਆਦਿਕ, ਜਾਂ ਚਾਰੇ ਪਦਾਰਥ ਦੇਣ ਵਾਲਾ। ਇਹ ਚਾਰ ਅੱਖਰ ਹੈ, ਚਾਰ ਪਦਾਰਥਾਂ ਦਾ ਦਾਤਾ ਹੈ, ਚਾਰੇ ਜਪ ਵਰਨਾ ਨੂੰ ਜਪਣ ਦਾ ਅਧਿਕਾਰ। ਬ੍ਰਾਹਮਣ ਵੀ ਜਪ ਸਕਦਾ, ਛਤਰੀ ਵੀ, ਵੈਸ ਵੀ, ਸੂਦਰ ਵੀ। ਇਸ ਤਰ੍ਹਾਂ ਇਹਦਾ ਮਹਾਤਮ, ਇਹਦੀ ਵੀ ਕਿੱਥੋਂ ਆਇਆ, ਕਿਹਨਾਂ ਨਾਮਾਂ ਤੋਂ ਆਇਆ, ਉਹ ਵਿਸਥਾਰ ਨਾਲ ਪ੍ਰਸੰਗ ਆ ਚੁੱਕਿਆ ਹੈ। ਫਿਰ ਇੱਥੇ ਜਿਹੜਾ ਕੋਈ ਵਾਹਿਗੁਰੂ ਗੁਰਮੰਤਰ ਦੇ ਅਰਥ ਪੁੱਛੇ ਗਏ, ਉਹ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਵਿਦਤਾ ਅਨੁਸਾਰ ਇੱਥੇ ਦੱਸੇ ਹਨ। ਕੋਈ ਤਹਿਕ ਪੁਸਤਕ ਵੀ ਹੈ ਜਿਹਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ 500 ਅਰਥ ਕੀਤਾ ਗਿਆ ਹੈ। ਉਹ ਕਈਆਂ ਨੇ ਸ਼ੰਕਾ ਜੀ ਕੀਤੀ ਸੀ, ਕਹਿੰਦੇ ਜਿਹੜਾ ਵਾਹਿਗੁਰੂ ਮੰਤਰ ਸਿੱਖ ਜਪਦੇ ਹੈ, ਇਹਦਾ ਤਾਂ ਕੋਈ ਮਿਹਨਾ ਹੀ ਨਹੀਂ, ਇਹਦਾ ਤਾਂ ਕੋਈ ਅਰਥ ਹੀ ਨਹੀਂ ਹੈ। ਜਿਹੜਾ ਗੋਬਿੰਦ ਹੈ ਉਹਦੇ ਕਹਿੰਦੇ ਅਰਥ ਹੈ, ਜਿਹੜਾ ਵਾਸਦੇਵ ਨਾਮ ਉਹਦਾ ਉਹ ਕੋਈ ਮਿਹਨੇ ਹੈ। ਵਾਸਦੇਵ ਸਰਵਤਰ ਮੈਂ ਉਹਨਾਂ ਕਥੂ ਉਠਾਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੀ ਕੋਈ। ਇਸ ਕਰਕੇ ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹਦਾ ਕੋਈ ਮਿਹਨਾ ਹੀ ਨਹੀਂ, ਅਰਥ ਹੀ ਨਹੀਂ ਹੈ। ਔਰ ਇੱਕ ਵਿਦਵਾਨ ਨੇ ਫਿਰ ਇੱਕ ਪੁਸਤਕ ਲਿਖੀ ਜਿਹਦੇ ਵਿੱਚ ਸਰਲ ਅੱਖਰ ਵੀ ਲਿਖੇ ਹੈ ਅਤੇ ਫਿਰ ਵਿਦਵਤਾ ਨਾਲ ਭਰਪੂਰ ਵੀ ਇਹਦੇ ਅਰਥ ਲਿਖੇ ਹੈ। ਇੱਕ ਇੱਕ ਅੱਖਰ ਦਾ ਨਿਰਣਾ ਹੈ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਵੀ ਜੋ ਜਪਜੀ ਸਾਹਿਬ ਦਾ ਗਰਭਗੰਜਨੀ ਟੀਕਾ ਲਿਖਿਆ ਹੈ, ਉਹਦੇ ਵਿੱਚ ਜਪਜੀ ਸਾਹਿਬ ਦੇ ਬੜੇ ਗਹਿਰ ਗੰਭੀਰ ਅਰਥ ਹੈ, ਬੜੀ ਵਿਦਵਤਾ ਹੈ। ਅਤੇ ਇਸੇ ਤਰ੍ਹਾਂ ਉਹਦੇ ਵਿੱਚ ਵੀ ਕੁਝ ਨਾ ਕੁਝ ਇਹ ਵਾਹਿਗੁਰੂ ਗੁਰਮੰਤਰ ਦੀ ਵਿਆਖਿਆ ਹੈ। ਇੱਥੇ ਕਵੀ ਜੀ ਨੇ ਜਿਵੇਂ ਮਹਾਰਾਜ ਨੇ ਦੱਸਿਆ ਉਹ ਤਾਂ ਉਹੀ ਜਨ ਆਪਣੀ ਵਿਦਵਤਾ ਅਨੁਸਾਰ, ਆਪਣੀ ਬੁੱਧੀ ਮੁਤਾਬਕ ਜਿਵੇਂ ਉਹ ਅਰਥ ਇੱਥੇ ਕੀਤੇ ਹਨ, ਉਹ ਅੱਜ ਦੇ ਪ੍ਰਸੰਗ ਵਿੱਚ ਸਾਰੇ ਖੋਲ੍ਹ ਖੋਲ੍ਹ ਕੇ ਆ ਰਹੇ ਹਨ। ਉਹ ਜਿਵੇਂ ਵੀ ਆਉਂਦੇ ਹਨ ਆਪਾਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬੋਲੇ, ਐ ਬਾਬਾ ਬੁੱਢਾ ਸਾਹਿਬ, ਜੋ ਸੱਚਾ ਨਾਮ ਸ੍ਰੀ ਸੋਭਾ ਵਾਲਾ ਵਾਹਿਗੁਰੂ ਗੁਰਮੰਤਰ ਹੈ, ਸੁਣੋ ਅਰਥ ਇਸ ਕੇਰ। ਲਓ ਇਹਦੇ ਅਰਥ ਵੀ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਸੁਣਾ ਦਿੰਦੇ ਆ, ਸਾਰੀ ਸੰਗਤ ਹੀ ਰਲ ਮਿਲ ਕੇ ਸੁਣ ਲਓ ਇਹਨਾਂ ਦੇ ਅਰਥ। ਜਿਸ ਕੇ ਸਿਮਰਨ ਅਧਿਕ ਫਲ, ਇਸ ਵਾਹਿਗੁਰੂ ਗੁਰਮੰਤਰ ਦੇ ਸਿਮਰਨੇ ਕਰਕੇ ਬਹੁਤ ਹੀ ਬਹੁਤਾ ਫਲ ਪ੍ਰਾਪਤ ਹੁੰਦਾ ਹੈ। ਮਿਟ ਹੈ 84 ਫੇਰ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਜਪਣੇ ਕਰਕੇ ਬਹੁਤਾ ਫਲ ਵੱਡਾ ਕੀ ਹੁੰਦਾ ਹੈ, 84 ਲੱਖ ਜੂਨੀ ਦਾ ਜਿਹੜਾ ਫੇਰ ਕੀ ਇਹ ਗੇੜਾ ਹੈ, ਚੱਕਰ ਹੈ, ਇਹ ਮਿਟ ਜਾਂਦਾ ਹੈ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਉਹ 84 ਲੱਖ ਜੂਨੀ ਵਿੱਚ ਨਹੀਂ ਆਉਂਦਾ, ਨਹੀਂ ਚੱਕਰ ਕੱਢਦਾ, ਨਹੀਂ ਜੰਮਦਾ ਮਰਦਾ ਹੈ। ਸਵਈਆ ਗੋਤਮ ਨਾਮ ਅਗਿਆਨ ਮਹਾਨ ਕੋਣ। ਇਹ ਜਿਹੜੇ ਗੁਰੂ ਆਉਂਦਾ ਨਾ, ਇਹ ਵਾਹੇ ਆਉਂਦਾ ਹੈ, ਪਹਿਲਾਂ ਗੁਰੂ ਦੇ ਅਰਥ ਕਰਦੇ ਹਨ। ਕਹਿੰਦੇ ਗੋ ਨਾਮ ਤਮ ਅਗਿਆਨ, ਅਰਥ ਵਾਸਤੇ ਗੋ ਨਾਮ ਹੈ ਉਹ ਤਮ ਦਾ ਹਨੇਰੇ ਦਾ, ਉਹ ਹਨੇਰਾ ਕੀ ਅਗਿਆਨ ਦਾ ਹੈ। ਸੋ ਮਹਾਰਾਜ ਕਹਿੰਦੇ ਵੀ ਗੋ ਨਾਮ ਹੈ ਹਨੇਰੇ ਦਾ, ਉਹ ਹੈ ਅਗਿਆਨ ਦਾ ਹਨੇਰਾ, ਉਹ ਮਹਾਨ ਅਗਿਆਨ ਦੇ ਹਨੇਰੇ ਨੂੰ ਇਹ ਜੀ ਪਾ ਕੇ ਇਹਦੇ ਵਿੱਚ ਬੰਧਾਨ ਕੀਏ ਵੱਧ ਕੇ ਸਦੀ ਵਿੱਚ ਰੂਹ ਹਮੇਸ਼ਾ ਕਹਿੰਦੇ ਝੁਲਦਾ ਰਹਿੰਦਾ ਹੈ, ਹਮੇਸ਼ਾ ਝੂਰਦਾ ਰਹਿੰਦਾ ਹੈ, ਮੇਰਾ ਪਿੱਛੋਂ ਤਾਵੇ ਜੇ ਕਰਦਾ ਰਹਿੰਦਾ ਹੈ। ਦੇਹ ਅਨੇਕ ਧਰੇ ਜਨਮੇ ਮ੍ਰਿਤੂ, ਫਿਰ ਕਹਿੰਦੇ ਅਗਿਆਨ ਦਾ ਹਨੇਰਾ ਜਿਹੜਾ ਮਹਾਨ ਬੰਧਨ ਰੂਪ ਹੈ ਜਕੜ ਜਾਂਦਾ ਹੈ, ਇਹਦੇ ਵਿੱਚ ਉਜਿਆ ਹੋਇਆ ਹਮੇਸ਼ਾ ਜਿੱਥੇ ਝੁਲਦਾ ਹੈ ਉੱਥੇ ਇਸੇ ਅਗਿਆਨ ਦੇ ਹਨੇਰੇ ਦੇ ਬੰਧਨ ਨੂੰ ਪਾ ਕੇ ਜਿਹੜਾ ਜੀਵ ਹੈ, ਇਹ ਬਾਬਾ ਬੁੱਢਾ ਸਾਹਿਬ ਇਹ ਜਿਹੜਾ ਜੀਵ ਹੈ ਅਨੇਕਾਂ ਦੇਹਾਂ ਤਾਰਦਾ ਹੈ, ਕਿਤੇ ਜੰਮ ਪੈਂਦਾ ਕਿਤੇ ਮ੍ਰਿਤ ਕੀ ਹੈ ਮਰ ਜਾਂਦਾ ਹੈ। ਇਹ ਸੰਕਟ ਹੋਤ ਵਿਸਾਲ ਸ਼ੁਰੂ, ਇਸ ਤਰ੍ਹਾਂ ਗਿਆਨ ਦੇ ਹਨੇਰੇ ਨੂੰ ਪਾ ਕੇ ਜਿਹੜਾ ਜੀਵ ਹੈ ਜਿੱਥੇ ਜੰਮਦਾ ਮਰਦਾ ਅਨੇਕਾਂ ਦੇਹਾਂ ਤਾਰਦਾ ਹੈ, ਉੱਥੇ ਕਹਿੰਦੇ ਬੜਾ ਭਾਰੀ ਜਿਹੜਾ ਦੁੱਖ ਹੈ ਉਹ ਵੀ ਸ਼ੁਰੂ ਹੋ ਜਾਂਦਾ, ਪ੍ਰਾਰੰਭ ਹੋ ਜਾਂਦਾ ਹੈ ਇਸ ਜੀਵ ਨੂੰ। ਸੋ ਤਤਕਾਲ ਬਿਲੀਨ ਕਰੈ, ਐਸਾ ਜਿਹੜਾ ਅਗਿਆਨ ਦਾ ਹਨੇਰਾ ਹੈ ਜਿਸ ਕਰਕੇ ਜਕੜ ਜੰਦ ਪੈਂਦਾ ਤੇ ਹਮੇਸ਼ਾ ਜੀਵ ਝੁਰਦਾ ਅਨੇਕਾਂ ਦੇਹਾਂ ਤਾਰਦਾ ਜੰਮਦਾ ਮਰਦਾ, ਬੜਾ ਭਾਰੀ ਦੁੱਖ ਸ਼ੁਰੂ ਹੁੰਦਾ ਹੈ, ਉਸ ਅਗਿਆਨ ਦੇ ਹਨੇਰੇ ਨੂੰ ਬੜਾ ਛੇਤੀ ਜੋ ਲੀਨ ਕਰ ਦੇਵੇ ਨਾਸ ਕਰ ਦੇਵੇ। ਹੋਏ ਜਾਤ ਪ੍ਰਕਾਸ਼ ਕਹੈ ਇਸ ਰੂਪ, ਇਹਦੇ ਕਰਕੇ ਪ੍ਰਕਾਸ਼ ਹੋ ਜਾਵੇ ਚਾਨਣ ਹੋ ਜਾਵੇ, ਉਸ ਨੂੰ ਕਹਿੰਦੇ ਰੂਹ ਕਿਹਾ ਜਾਂਦਾ। ਰੂਹ ਕਹੋ ਪ੍ਰਕਾਸ਼ ਕਹੋ, ਗੋ ਨਾਮ ਹਨੇਰੇ ਦਾ ਰੂਹ ਨੂੰ ਪ੍ਰਕਾਸ਼ ਦਾ ਹੈ। ਇਸ ਕਰਕੇ ਵੀ ਗਿਆਨ ਦੇ ਹਨੇਰੇ ਨੂੰ ਪਾ ਕਰਕੇ ਜੀਵ ਚੁਰਦਾ ਜੰਮਦਾ ਮਰਦਾ ਹੈ, ਇਸ ਰੂਹ ਦਾ ਅਰਥ ਹੈ ਪ੍ਰਕਾਸ਼। ਇਸ ਕਰਕੇ ਜਿਹਦੇ ਕਰਕੇ ਪ੍ਰਕਾਸ਼ ਹੋ ਜਾਏ, ਚਾਨਣ ਹੋ ਜਾਏ, ਗਿਆਨ ਹੋ ਜਾਏ, ਉਹ ਰੂਹ ਦੇ ਅਰਥ ਵੀ ਇਹ ਰੂਹ ਨਾਮ ਦੇ ਅਰਥ ਹੈ ਪ੍ਰਕਾਸ਼ ਗਿਆਨ। ਜੋ ਅਸਚਰਜ ਮਹਾ ਬਿਸਮਾਵਤ, ਬਾਕੀ ਰਹਿ ਗਿਆ ਹੁਣ ਵਾਹੇ। ਉਹ ਕਹਿੰਦੇ ਜੋ ਵਾਹੇ ਦੇ ਅਰਥ ਇਹ ਹੈ ਜੋ ਕਹਿੰਦੇ ਮਹਾਨ ਅਚਰਜ ਬਿਸਮਾਵਤ, ਅਰਥ ਵਾਸਤੇ ਜੋ ਮਹਾਨ ਹੀ ਅਚਰਜ ਤੋਂ ਅਚਰਜ ਹੈ, ਬਿਸਮਾਵਤ ਦਾ ਅਰਥ ਵੀ ਅਚਰਜ ਹੈ। ਇਸ ਕਰਕੇ ਜੋ ਮਹਾਂ ਅਸ਼ਚਰਜ ਬਿਸਮਾਵਤ, ਕਹਿੰਦੇ ਵੀ ਜਿਹੜਾ ਮਹਾਨ ਅਸ਼ਚਰਜ ਤੋਂ ਅਸ਼ਚਰਜ ਹੈ, ਜਾਂ ਜਿਹੜਾ ਮਹਾਨ ਅਸ਼ਚਰਜ ਰੂਪ ਹੈ ਤੇ ਮਹਾਨ ਹੀ ਬਿਸਮਾਤਾ ਵਾਲਾ ਅਸ਼ਚਰਜਤਾ ਵਾਲਾ ਹੈ। ਤਾਹੇ ਕਹੋ ਮੁਖ ਵਾਹਿਗੁਰੂ, ਕਹਿੰਦੇ ਉਸੇ ਨੂੰ ਕਹਿੰਦੇ ਵਾਹੇ ਕਿਹਾ ਜਾਂਦਾ ਹੈ ਤੇ ਗੁਰੂ ਦੇ ਅਰਥ ਕਰ ਦਿੱਤੇ। ਇਸ ਕਰਕੇ ਐਸਾ ਜਿਹੜਾ ਵੀ ਨਾਮ ਹੈ ਮੁੱਖੋਂ ਸਾਰੇ ਤੁਸੀਂ ਆਖੋ ਬਈ, ਸਾਰੇ ਜਪੋ ਵਾਹਿਗੁਰੂ ਵਾਹਿਗੁਰੂ। ਜੋ ਜੜ ਜਾਤ ਬਿਥਾਰ ਮਹਾ, ਹੁਣ ਇਸ ਤੋਂ ਥੋੜ੍ਹਾ ਜਿਹਾ ਦੂਜੇ ਰੂਪ ਦੇ ਵਿੱਚ ਅਰਥ, ਪਹਿਲਾਂ ਤਾਂ ਨਾ ਵੀ ਹੈ ਗੋ ਨਾਉ ਹਨੇਰੇ ਦਾ ਹੈ, ਹੁਣ ਇੱਥੇ ਕਹਿੰਦੇ ਗੋ ਨਾਉ ਜੜ ਦਾ ਹੈ। ਅੱਗੇ ਤਮਸੀ ਅਰਥ ਉਹ ਗਿਆਨ ਦਾ ਹਨੇਰਾ, ਹੁਣ ਕਹਿੰਦੇ ਜਿਹੜਾ ਉਹ ਗੋ ਉਹਦਾ ਨਾਮ ਹੈ ਜੜ, ਅਤੇ ਉਹ ਜਿਹੜਾ ਜੜ ਹੈ ਕੀ ਹੈ ਜਾਤ ਕੀ ਹੈ ਪੈਦਾ ਹੁੰਦਾ, ਜਾਤ ਕੀ ਹੈ ਪੈਦਾ ਹੁੰਦਾ ਹੈ, ਜੜ ਪੈਦਾ ਹੁੰਦਾ ਹੈ। ਅਤੇ ਇਸੇ ਤਰ੍ਹਾਂ ਜੜ ਦਾ ਹੀ ਬੜਾ ਭਾਰੀ ਮਹਾਨ ਵਿਸਥਾਰ ਹੈ, ਫੈਲਾ ਹੈ। ਦ੍ਰਿਸ਼ਮਾਨ ਵਿਚਿੱਤਰ ਅਨੇਕ ਫੁਰੂ, ਦ੍ਰਿਸ਼ਨ ਵਾਲਾ ਵੀ ਹੈ, ਵਿਚਿੱਤਰ ਨਾਨਾ ਤਰ੍ਹਾਂ ਦਾ ਵੀ ਹੈ, ਚਰਿਤਰਾਂ ਦਾ ਹੀ ਹੈ, ਅਨੇਕਾਂ ਰੂਪ ਦੇ ਵਿੱਚ ਸਫੁਰਨ ਹੁੰਦਾ ਹੈ। ਤਾਰ ਤਮੈ ਜਨਮੈ ਬਿਨਸੈ, ਇਹ ਜਿਹੜਾ ਜੜ ਹੈ ਜਿੱਥੇ ਪੈਦਾ ਹੁੰਦਾ ਹੈ, ਮਹਾਨ ਵਿਸਥਾਰ ਵਾਲਾ ਹੈ, ਦਿਸਣ ਵਾਲਾ ਹੈ, ਚਰਿੱਤਰਾਂ ਦਾ ਅਨੇਕਾਂ ਰੂਪ ਦੇ ਵਿੱਚ ਹੈ, ਕਹਿੰਦੇ ਉਹ ਤਾਰ ਤਮੈ। ਉਹ ਤਾਰ ਨਿਉਣ ਵੀ ਹੁੰਦਾ, ਬਹੁਤਾ ਘੱਟ ਵੀ ਹੁੰਦਾ, ਤਮੈ ਅਧਿਕ ਵੀ ਹੁੰਦਾ, ਬਹੁਤ ਮਹਾਨ ਵੀ ਹੁੰਦਾ। ਅਤੇ ਉਹ ਜਿਹੜਾ ਜੜ ਹੈ ਉਹ ਕਹਿੰਦੇ ਜੰਮਦਾ ਵੀ ਹੈ ਅਤੇ ਬਿਨਸ ਦਾ ਨਾਸ਼ ਵੀ ਹੁੰਦਾ, ਮਰਦਾ ਮੁਕਦਾ ਵੀ ਹੈ। ਜਿਸ ਆਸ਼ਰਿਤ ਭਾ ਸਤ ਬੀਜ ਪੁਰੂ, ਜਿਸ ਦੇ ਆਸਰੇ ਵੀ ਹੋ ਰਿਹਾ ਹੈ, ਉਹ ਕਹਿਆ ਕਹਿੰਦੇ ਜਿਹੜਾ ਇਹਦੇ ਵਿੱਚ ਸੱਤ ਹੈ ਪਰੀਪੁਰੂ, ਕੀ ਹੈ ਪਰੀਪੂਰਨ, ਉਹਦੇ ਆਸਰ 'ਤੇ ਸਾਰਾ ਜਿਹੜਾ ਕਿ ਦ੍ਰਿਸ਼ਮਾਨ ਹੈ ਜਾਂ ਜੜ ਹੈ ਉਹ ਕਹਿੰਦੇ ਹੋ ਰਿਹਾ ਹੈ। ਜਾਂ ਕੋਈ ਉਹ ਜਿਹੜਾ ਵੀ ਜੇ ਜੜ ਹੈ ਤਾਂ ਕਿਵੇਂ ਫੈਲ ਰਿਹਾ, ਕਿਵੇਂ ਦਿਸ ਰਿਹਾ ਹੈ, ਕਹਿੰਦੇ ਉਹ ਸੱਤ ਦੇ ਜਿਹੜਾ ਸੱਤ ਹੈ ਨਾ ਪਰਿਪੂਰਨ, ਉਹਦੇ ਕਰਕੇ ਫੈਲਾ ਇਹਦਾ, ਉਹਦੇ ਕਰਕੇ ਇਹ ਹਰਕਤ ਕਰ ਰਿਹਾ, ਚੇਸ਼ਟਾ ਕਰ ਰਿਹਾ, ਹਿਲ ਚੁਲ ਰਿਹਾ ਹੈ। ਜੋ ਤਿੰਨ ਕੇ ਵਿਵਹਾਰ ਕਰਾਵਤ, ਜਿਹੜਾ ਜੜ ਹੈ ਨਾ, ਜੋ ਇਹਨਾਂ ਦੇ ਸਾਰਿਆਂ ਦੇ ਵਿਵਹਾਰ ਕਰਾਉਂਦਾ, ਇਹਨਾਂ ਦੀ ਕਿਰਿਆ ਕਰਾਉਂਦਾ, ਚੇਸ਼ਟਾ ਕਰਾਉਂਦਾ ਹੈ। ਨਾਮ ਕਹੈ ਇਸ ਚੇਤਨ ਰੂਪ, ਉਸਦਾ ਨਾਮ ਕਿਹਾ ਜਾਂਦਾ ਚੇਤਨ, ਤੇ ਚੇਤਨ ਦਾ ਅਰਥ ਹੈ ਰੂਹ। ਰੂਹ ਕਹੋ ਚੇਤਨ ਕਹੋ, ਕਿਉਂਕਿ ਪ੍ਰਕਾਸ਼ ਰੂਪ ਕੌਣ ਹੈ, ਚੇਤਨ ਹੀ ਹੈ। ਜੜ ਤਾਂ ਨਹੀਂ ਪ੍ਰਕਾਸ਼ ਰੂਪ, ਚੇਤਨ ਰੂਪ ਹੀ ਪ੍ਰਕਾਸ਼ ਰੂਪ ਹੈ। ਇਸ ਕਰਕੇ ਉਹ ਹੈ ਚੇਤਨ, ਉਸੇ ਦਾ ਨਾਂ ਰੂਪ ਹੀ ਹੈ। ਜੋ ਅਸਚਰਜ ਮਹਾ ਬਿਸਮਾਵਤ, ਇਸ ਕਰਕੇ ਬਾਬਾ ਬੁੱਢਾ ਸਹਿ ਜੋ ਮਹਾਨ ਅਸਚਰਜ ਤੋਂ ਅਸਚਰਜ ਹੈ, ਤਾਹੇ ਕਹੋ ਮੁਖ ਵਾਹਿਗੁਰੂ, ਉਸੇ ਨੂੰ ਕਹਿੰਦੇ ਕਿਹਾ ਜਾਂਦਾ ਵਾਹੇ। ਇਸ ਕਰਕੇ ਸਾਰੇ ਮੁਖੋਂ ਆਖੋ ਵੀ ਵਾਹਿਗੁਰੂ ਵਾਹਿਗੁਰੂ। ਜੋ ਸਭ ਦੇਹਿਨ ਅੰਨ ਪਚਾਵਤ, ਜਿਹੜਾ ਵੀ ਚੇਤਨ ਸਰੂਪ ਸਾਰਿਆਂ ਦੇਹਾਂ ਵਿੱਚ ਬੈਠਾ ਹੋਇਆ ਸਤਾ ਸਪੁਰਤੀ ਦੇ ਕੇ ਅਨਾਦਿਕ ਨੂੰ ਪਚਾ ਰਿਹਾ, ਹਜਮ ਕਰ ਕਰਵਾ ਰਿਹਾ ਹੈ। ਪਾਵਕ ਪ੍ਰਾਣ ਆਧਾਰ ਧੁਰੂ, ਇਸੇ ਤਰ੍ਹਾਂ ਪਾਵਕ ਪ੍ਰਾਣ ਆਧਾਰ ਧੁਰੂ, ਪਾਵਕ ਨੂੰ ਅਗਨੀ ਦਾ ਪੇਟ, ਅਗਨੀ ਦਾ ਵੀ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਪ੍ਰਾਣ ਹੈ, ਉਹਨਾਂ ਦਾ ਵੀ ਧੁਰ ਆਧਾਰ ਹੈ, ਉਹਦਾ ਵੀ ਧੁਰਾ ਹੈ, ਉਹਨਾਂ ਦਾ ਵੀ ਆਸਰਾ ਹੈ, ਜਾਂ ਧੁਰ ਤੋਂ ਹੀ ਆਦ ਤੋਂ ਹੀ ਆਸਰਾ ਹੈ ਪੰਜੇ ਪ੍ਰਾਣਾਂ ਦਾ, ਅਤੇ ਜਿਹੜੀ ਪੇਟ ਵਿੱਚ ਅਗਨੀ ਹੈ ਉਹਦਾ ਵੀ, ਕਿਉਂਕਿ ਆਸਰਾ ਹੈ ਉਹ, ਜਿਸ ਕਰਕੇ ਆ ਪੇਟ ਅਗਨੀ, ਬਾਕੀ ਸਾਰਾ ਜੋ ਅਸੀਂ ਖਾਂਦੇ ਪੀਂਦੇ ਹਾਂ ਪੱਛਮੀ ਭੂਤ ਕਰੀ ਜਾਂਦੀ ਹੈ, ਸੱਤਾ ਧਾਤੂਆਂ 'ਚ ਉਹਨੂੰ ਤਬਦੀਲ ਕਰੀ ਜਾਂਦੀ ਹੈ। ਮਾੜਾ ਜਿਹਾ ਪੇਟ ਅਗਨੀ ਵਿੱਚ ਕੋਈ ਢਿੱਲ ਮੱਠ ਆ ਜਾਏ, ਖਾਧਾ ਪੀਤਾ ਕੋਈ ਨਹੀਂ ਹਜ਼ਮ ਹੁੰਦਾ ਹੈ, ਅਤੇ ਨਾ ਉਹਦਾ ਕੋਈ ਹੱਡ ਬਣੇ, ਨਾ ਚਬੜੀ, ਨਾ ਮਾਸ, ਨਾ ਨਹੂ, ਨਾ ਬਿੰਦ, ਕੋਈ ਨਹੀਂ ਬਣਦਾ ਹੈ। ਸਾਰਾ ਜਿਹੜਾ ਕੁਛ ਹੈ ਨਾ ਉਹ ਅਗਨੀ ਜਿਹੜੀ ਆ ਉਹ ਕਰ ਕਰਾ ਰਹੀ ਹੈ। ਇਸ ਕਰਕੇ ਜਿਹੜਾ ਸਾਰਿਆਂ ਦੇਹਾਂ ਵਿੱਚ ਕਹਿੰਦੇ ਅੰਨ ਪਹੁੰਚਾਉਂਦਾ ਹੈ, ਅਤੇ ਅਗਨੀ ਜਿਹੜੀ ਹੈ ਪੇਟ ਅਗਨੀ ਹੈ, ਪ੍ਰਾਣਾਂ ਦਾ ਵੀ ਧੁਰ ਤੋਂ ਹੀ ਆਧਾਰ ਰੂਪ ਆਸਰਾ ਰੂਪ ਹੈ। ਬ੍ਰਿੰਦ ਰਖੀਕ ਅਚੇਤਨ ਜੇ, ਬਾਬਾ ਬੁੱਢੋ ਜਿੰਨਾ ਇਹ ਸਮੂਹ ਰਖੀ ਰਖੀਕ ਇੰਦਰੀਆਂ, ਭਾਵੇਂ ਗਿਆਨ ਇੰਦਰੀਆਂ, ਭਾਵੇਂ ਕਰਮ ਇੰਦਰੀਆਂ, ਨੱਕ ਕੰਨ ਹੈ, ਭਾਵੇਂ ਹੱਥ ਪੈਰ ਹੈ, ਜਿਹੜੇ ਸਾਰੇ ਅਚੇਤਨ ਹਨ, ਜੜ ਹਨ, ਤਿੰਨ ਕੇ ਵਿਵਹਾਰ ਕਰੇ ਜੇ ਸ਼ੁਰੂ, ਜਿਹੜਾ ਕਹਿੰਦੇ ਇਹਨਾਂ ਦੇ ਸਾਰੇ ਵਿਵਹਾਰਾਂ ਨੂੰ ਪ੍ਰਾਰੰਭ ਕਰਦਾ, ਸ਼ੁਰੂ ਕਰਦਾ, ਜਿਹਦੇ ਕਰਕੇ ਅੱਖਾਂ ਖੁੱਲਦੀਆਂ ਮਿਲਦੀਆਂ, ਜਵਾਨ ਤਲਕ ਤੱਕ ਬੋਲਦੀ, ਹੱਥ ਪੈਰ ਚੱਲਦੇ ਤੁਰਦੇ ਹੈ, ਹਰਕਤ ਕਰਦੇ ਹੈ, ਜਿਹੜੇ ਜੋ ਇਹਨਾਂ ਦੇ ਇੰਦਰੀਆਂ ਦੇ ਵਿਵਹਾਰ ਹੈ, ਕੋਈ ਦੇਖਦਾ ਹੈ, ਕੋਈ ਸੁਣਦਾ ਹੈ, ਕੋਈ ਬੋਲਦਾ ਹੈ, ਕੋਈ ਰਸ ਲੈਂਦਾ ਹੈ, ਇਹ ਸਾਰੇ ਜਿਹੜੇ ਉਹਨਾਂ ਦੇ ਵਿਵਹਾਰ ਪ੍ਰਾਰੰਭ ਕਰਦਾ ਹੈ। ਅੰਤਰ ਜੇ ਮਤ ਆਦਿਕ ਹੈ ਜੜ। ਇਹ ਬਾਬਾ ਬੁੱਢਾ ਸਾਹਿਬ ਸਰੀਰ ਦੇ ਅੰਦਰ ਅੰਤਹਿ ਕਰਨ ਦੇ ਅੰਦਰ ਜਿਹੜੇ ਮਨ ਬੁੱਧੀ ਆਦਿਕ ਹਨ ਉਹ ਸਾਰੇ ਜੜ ਹਨ। ਤੇ ਚਿੱਤ ਕੈ ਫੁਰਨਾ ਸੋ ਫੁਰੂ, ਕਹਿੰਦੇ ਉਹ ਚਿੱਤ ਦੇ ਚੇਤਨ ਦੇ ਕਰਕੇ ਸਫੁਰਨ ਹੋਣ ਕਰਕੇ ਸਫੁਰਨਤਾ ਹੁੰਦੀ ਹੈ, ਉਹਦੀ ਚੇਤਨ ਦੀ ਸਫੁਰਨਤਾ ਕਹਿੰਦੇ ਸਫੁਰਨਤਾ ਕਰਕੇ ਸਤਾ ਕਰਕੇ ਸਭ ਸਫੁਰਨ ਸਫੁਰੂ ਸਫੁਰਨ ਹੁੰਦਾ ਹੈ, ਸਭ ਚੇਸ਼ਟਾ ਹੁੰਦੀ ਸਭ ਕਿਰਿਆ ਹੁੰਦੀ ਹੈ। ਜੋ ਅਸਚਰਜ ਮਹਾ ਬਿਸਮਾਵ, ਜੋ ਹੀ ਮਹਾਨ ਹੀ ਅਚਰਜ ਤੋਂ ਅਚਰਜ ਹੈ, ਜਾਂ ਜੋ ਮਹਾਨ ਅਚਰਜ ਵੀ ਹੈ ਬੜੀ ਬਿਸਮਾਰਤਾ ਵਾਲਾ ਵੀ ਹੈ। ਤਾਹੇ ਕਹੋ ਮੁਖ ਵਾਹਿਗੁਰੂ, ਉਸੇ ਦਾ ਨਾਮ ਕਹਿੰਦੇ ਵਾਹੇ ਕਿਹਾ ਜਾਂਦਾ ਹੈ, ਇਸ ਕਰਕੇ ਮੁਖੋਂ ਸਾਰੇ ਰਲ ਮਿਲ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੀਸ ਸਹੰਸ ਅਸੀਸ ਅਨੈਣ, ਜਿਹੜਾ ਅਕਾਲ ਪੁਰਖ ਹੈ ਜਿਹਦਾ ਨਾਮ ਜਪਣ ਲਈ ਅਸੀਂ ਕਿਹਾ ਵਾਹਿਗੁਰੂ ਵਾਹਿਗੁਰੂ ਜਪੋ, ਉਹ ਅਕਾਲ ਪੁਰਖ ਕੈਸਾ ਹੈ, ਉਹ ਵਾਹਿਗੁਰੂ ਕੈਸਾ ਹੈ। ਸੀਸ ਅਸਹੰਸਰ ਕਹਿੰਦੇ ਸਰਗੁਣ ਸਰੂਪ ਜਦੋਂ ਉਹਦਾ ਹੁੰਦਾ ਉਦੋਂ ਉਦੋਂ ਹਜ਼ਾਰਾਂ ਸਿਰ ਹੁੰਦੇ ਹਨ, ਅਤੇ ਜਦੋਂ ਨਿਰਗੁਣ ਸਰੂਪ ਹੁੰਦਾ ਉਸਦਾ ਉਦੋਂ ਅਸੀਸ ਅਸੀਸ ਤੋਂ ਬਿਨਾਂ ਹੁੰਦਾ, ਸਿਰ ਤੋਂ ਬਿਨਾਂ ਹੁੰਦਾ ਹੈ। ਨਿਰਗੁਣ ਸਰੂਪ ਵਿੱਚ ਨੇਤਰਾਂ ਤੋਂ ਰਹਿਤ ਹੈ, ਤੇ ਸਰਗੁਣ ਰੂਪ ਵਿੱਚ ਉਹ ਨੇਤਰਾਂ ਸਹਿਤ ਹੁੰਦਾ ਹੈ। ਸੁਨੈਣ ਸਹੰਸਰੀ ਰੂਪ ਧਰੂ, ਜਿਹੜਾ ਕਹਿੰਦੇ ਸਹੰਸਰੀ ਰੂਪ ਧਰੂ, ਹਜ਼ਾਰਾਂ ਹੀ ਰੂਪ ਧਾਰਨ ਕਰ ਲੈਂਦਾ, ਸਰਗੁਣ ਰੂਪ ਦੇ ਵਿੱਚ ਹਜ਼ਾਰਾਂ ਹੀ ਆਕਾਰ ਧਾਰਨ ਕਰ ਲੈਂਦਾ ਹੈ। ਘਰਾਣ ਸਹੰਸਰ ਅਘਰਾਣ ਸਰੋਣ, ਇਸੇ ਤਰ੍ਹਾਂ ਜਦੋਂ ਉਹ ਕਹਿੰਦੇ ਅਕਾਲ ਪੁਰਖ ਦਾ ਸਰਗੁਣ ਸਰੂਪ ਹੁੰਦਾ ਉਦੋਂ ਹਜ਼ਾਰਾਂ ਉਹਦੀਆਂ ਨਾਸਾਂ ਹੋ ਜਾਂਦੀਆਂ, ਹਜ਼ਾਰਾਂ ਨੱਕ ਹੈ। ਤੇ ਨਿਰਗੁਣ ਸਰੂਪ ਵੀ ਜਦੋਂ ਹੁੰਦਾ ਚੱਕਰ ਚਿੰਨ ਤੋਂ ਬਾਅਦ ਉਦੋਂ ਕਹਿੰਦੇ ਆਕਰਾਣ, ਉਹ ਨੱਕ ਤੋਂ ਬਗੈਰ ਉਹਦਾ ਇੱਕ ਨੱਕ ਵੀ ਇੱਕ ਨਾਸਿਕਾ ਵੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਨਿਰਗੁਣ ਸਰੂਪ ਦੇ ਵਿੱਚ ਉਹ ਸ਼੍ਰੋਣ ਹੁੰਦਾ, ਕੰਨਾਂ ਤੋਂ ਰਹਿਤ ਹੁੰਦਾ ਹੈ, ਤੇ ਸਰਗੁਣ ਵਿੱਚ ਉਹ ਕੰਨਾ ਸਹਿਤ ਹੁੰਦਾ ਹੈ। ਸ਼੍ਰੋਣ ਸਹੰਸਰ ਤੇ ਸ਼੍ਰੋਣ ਗੁਰੂ, ਹਾਂ ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਕੰਨਾ ਹਜ਼ਾਰਾਂ ਕੰਨਾਂ ਕਰਕੇ ਉਹ ਸ਼੍ਰੋਣ ਗੁਰੂ ਕੀ ਸੁਣਨਾ ਕਰਦਾ, ਸਰਗੁਣ ਵਿੱਚ ਉਹ ਕਹਿੰਦੇ ਹਜ਼ਾਰਾਂ ਕੰਨਾਂ ਵਾਲਾ ਹੋ ਕੇ ਹਜ਼ਾਰਾਂ ਕੰਨਾਂ ਰਾਹੀਂ ਸੁਣਦਾ ਵੀ ਹੈ, ਸਭ ਕੁਝ ਸੁਣਨਾ ਕਰਦਾ ਹੈ। ਪਾਣ ਸਹੰਸਰ ਅਪਾਣ ਅਪਾਦ, ਫਿਰ ਸਰਗਣ ਰੂਪ ਦੇ ਵੀ ਜਿਹੜੇ ਕਹਿੰਦੇ ਜਿਹਦੇ ਹਜ਼ਾਰਾਂ ਹੱਥ ਹੋ ਜਾਂਦੇ ਹੈ, ਨਿਰਗਣ ਸਰੂਪ ਵਿੱਚ ਉਹ ਹੱਥਾਂ ਤੋਂ ਬਗੈਰ ਹੁੰਦਾ ਹੈ, ਇਸੇ ਤਰ੍ਹਾਂ ਨਿਰਗੁਣ ਸਰੂਪ ਵਿੱਚ ਉਹ ਪਾਲ ਹੁੰਦਾ, ਪੈਰਾਂ ਤੋਂ ਬਿਨਾਂ ਹੁੰਦਾ ਹੈ। ਸਪਾਦ ਸਹੰਸ, ਸਪੰਨ ਦੇ ਥਾਂ ਸਪਾਦ ਪਾਠ ਸ਼ੁੱਧ ਹੈ, ਅਤੇ ਇਸ ਤਰ੍ਹਾਂ ਸਰਗੁਣ ਰੂਪ ਦੇ ਵਿੱਚ ਕਹਿੰਦੇ ਹਜ਼ਾਰਾਂ ਪੈਰਾਂ ਸਹਿਤ ਹੁੰਦਾ ਹੈ, ਹਜ਼ਾਰਾਂ ਚਰਨਾਂ ਸਹਿਤ ਹੁੰਦਾ ਹੈ। ਇਸ ਤਰ੍ਹਾਂ ਅਨਰੂਪ ਉਰੂ ਜਿਹੜਾ ਨਿਰਗੁਣ ਸਰੂਪ ਹੁੰਦਾ ਉਦੋਂ ਉਰੂ ਤੋਂ ਬਗੈਰ ਹੁੰਦਾ, ਉਦੋਂ ਲੱਤਾਂ ਤੋਂ ਬਗੈਰ ਹੁੰਦਾ ਹੈ, ਅਤੇ ਜਦੋਂ ਸਰਗੁਣ ਰੂਪ ਵਿੱਚ ਹੁੰਦਾ ਉਦੋਂ ਉਰੂਆਂ ਵਾਲਾ ਹੋ ਜਾਂਦਾ, ਹਾਰਾਂ ਲੱਤਾਂ ਜੰਘਾਂ ਵਾਲਾ ਹੋ ਜਾਂਦਾ ਹੈ। ਜੋ ਅਸਚਰਜ ਮਹਾ ਬਿਸਮਾਵ, ਜੋ ਵੀ ਬੜਾ ਅਚਰਜ ਹੈ ਤੇ ਮਹਾਨ ਬਿਸਮਾਰਤਾ ਵਾਲਾ ਹੈ। ਤਾਹੇ ਕਹੋ ਮੁਖ ਵਾਹਿਗੁਰੂ, ਉਸੇ ਨੂੰ ਕਿਹਾ ਜਾਂਦਾ ਵਾਹੇ, ਉਹੀ ਗੁਰੂ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲਾ, ਪ੍ਰਕਾਸ਼ ਕਰਨ ਵਾਲਾ। ਇਸ ਕਰਕੇ ਬਾਬਾ ਬੁੱਢਾ ਸਾਹਿਬ ਸਾਰੇ ਰਲ ਮਿਲ ਕੇ ਤੁਸੀਂ ਮੁਖੋਂ ਆਖੋ ਵਾਹਿਗੁਰੂ ਵਾਹਿਗੁਰੂ। ਤ੍ਰਾਸਤ ਹੈ ਜਿਸ ਤੇ ਮ੍ਰਿਤੂ ਦੌਰਤ, ਫਿਰ ਜਿਸ ਤੋਂ ਕਹਿੰਦੇ ਜਿਹੜੀ ਅਕਾਲ ਪੁਰਖ ਤੋਂ ਜਿਹੜੀ ਮੌਤ ਦਰਦੀ ਹੋਈ, ਕਹਿੰਦੇ ਦੌੜ ਕੇ ਦੌੜੀ ਫਿਰਦੀ ਹੈ, ਭੱਜੀ ਫਿਰਦੀ ਹਰ ਪਾਸੇ, ਲੋਰਤ ਜੀਵਨ ਅੰਤ ਗੁਰੂ, ਜਿਹੜੀ ਕਹਿੰਦੇ ਮੌਤ ਹੈ, ਜਿੰਨੇ ਜੀਵ ਹੈ ਉਹਨਾਂ ਦਾ ਅੰਤ ਕਰਨਾ ਲੋੜਦੀ ਹੈ, ਸਾਰਿਆਂ ਜੀਵਾਂ ਨੂੰ ਮਾਰਨਾ ਚਾਹੁੰਦੀ ਹੈ, ਡਰਦੀ ਹੋਈ। ਤ੍ਰਾਸ ਧਰਾ ਤਰ ਕੋ ਧ੍ਰਿਤ ਧਾਰਤ, ਇਸੇ ਤਰ੍ਹਾਂ ਜਿਹੜੀ ਧਰਤੀ ਹੈ ਜਿਸਦਾ ਪਹਾੜ ਵੀ, ਜਿਸਦੇ ਡਰ ਨੂੰ ਕਹਿੰਦੇ ਆ ਪਹਾੜ ਵੀ ਧਰਤੀ ਵੀ ਧਾਰ ਰਹੀ ਹੈ, ਜਾਂ ਜਿਸ ਡਰ ਕੇ ਜਿਹੜੀ ਧਰਤੀ ਹੈ ਪਹਾੜਾਂ ਨੂੰ ਚੁੱਕੀ ਫਿਰਦੀ ਹੈ, ਧਰਤੀ ਪਹਾੜਾਂ ਨੂੰ ਧਾਰ ਰਹੀ, ਆਪਣੇ ਸਿਰ ਤੇ ਰੱਖ ਰਹੀ, ਬੋਝ ਚੁੱਕ ਰਹੀ ਹੈ, ਡਰਦੀ ਹੋਈ। ਤ੍ਰਾਸਤ ਪੌਣ ਤ੍ਰਿਲੋਕ ਤੁਰੂ, ਜਿਸ ਅਕਾਲ ਪੁਰਖ ਤੋਂ ਵਾਹਿਗੁਰੂ ਤੋਂ ਡਰਦਾ ਹੋਇਆ ਜਿਹੜਾ ਪੌਣ ਦੇਵਤਾ ਹੈ, ਉਹ ਕਹਿੰਦੇ ਤਿੰਨਾਂ ਲੋਕਾਂ ਵਿੱਚ ਹੀ ਤੁਰਦਾ, ਤਿੰਨਾਂ ਲੋਕਾਂ ਵਿੱਚ ਹੀ ਚੱਕਰ ਕੱਟਦਾ। ਤ੍ਰਾਸ ਧਰੇ ਨਭ ਸੂਰਜ ਗੌਣ, ਜੈਸਾ ਅਕਾਲ ਪੁਰਖ ਵਾਹਿਗੁਰੂ ਦਾ ਡਰ ਧਾਰ ਕੇ ਆਕਾਸ਼ ਦੇ ਵਿੱਚ ਜਿਹੜੇ ਸੂਰਜ ਨਾਲ ਚੱਕਰ ਕੱਟਦੇ ਹੈ, ਕੋ ਕਰੋੜੀ ਚਲਤਨੰਤ, ਨਾਲੇ ਪ੍ਰਕਾਸ਼ ਕਰਦੇ ਨਾਲੇ ਚਾਨਣ ਕਰਦੇ ਹਨ। ਪ੍ਰਕਾਸ਼ਤ ਪਾਵਕ ਤ੍ਰਾਸ ਪੁਰੂ, ਇਸੇ ਤਰ੍ਹਾਂ ਨਾਲੇ ਜਿਹੜੀ ਅੱਗ ਹੈ ਡਰਦੀ ਹੋਈ, ਕਹਿੰਦੇ ਪ੍ਰਕਾਸ਼ ਕੀ ਹੈ, ਲਟ ਲਟ ਵੜ ਰਹੀ ਹੈ, ਤੇ ਇਸੇ ਤਰ੍ਹਾਂ ਦੇ ਸਾਰੇ ਉਹਦੇ ਜਿਹੜੀ ਪੁਰੂ ਨੂੰ ਭਰੀ ਹੋਈ ਹੈ ਉਹਦੇ ਡਰ ਨਾਲ, ਨਾਲੇ ਅੱਗ ਭੈ ਵਿੱਚ ਅਗਨ ਕੱਢਾ ਬੇਕਾਰ, ਉਹਦੇ ਡਰ ਕਰਕੇ ਅਗਨੀ ਵਿਗਾਰ ਕੱਢ ਰਹੀ, ਮੁਫ਼ਤ ਕੰਮ ਕਰ ਰਹੀ ਹੈ। ਇੱਥੇ ਕਹਿ ਰਹੇ ਹੈ ਜਿਸਦੇ ਕਰ ਡਰ ਕਰਕੇ ਅਗਨੀ ਕਹਿੰਦੇ ਪ੍ਰਕਾਸ਼ ਰਹੀ ਹੈ, ਬੜ ਰਹੀ ਹੈ, ਲਟ ਲਟ ਜਗ ਰਹੀ ਹੈ, ਅਤੇ ਪੁਰੂ ਤਰਾ ਡਰ ਨਾਲ ਭਰ ਰਹੀ ਹੈ, ਡਰਦੀ ਹੈ। ਜੋ ਅਸਚਰਜ ਮਹਾ ਬਿਸਮਾਵਤ, ਜੋ ਵਈ ਅਚਰਜ ਵੀ ਹੈ ਤੇ ਮਹਾਨ ਬਿਸਮਾਵਤਾ ਵਾਲਾ, ਚਰਚਤਾ ਵਾਲਾ ਵੀ ਹੈ। ਤਾਹੇ ਕਹੋ ਮੁਖ ਵਾਹਿਗੁਰੂ, ਉਸੇ ਨੂੰ ਕਹਿੰਦੇ ਕਿਹਾ ਜਾਂਦਾ ਵਾਹਿਗੁਰੂ ਕਰਕੇ, ਸਾਰੇ ਮੁਖੋਂ ਆਖੋ ਵੀ ਰਲ ਮਿਲ ਕੇ ਵਾਹਿਗੁਰੂ ਵਾਹਿਗੁਰੂ। ਜੋ ਸਗਰੇ ਜਗ ਕੋ ਡਰਦਾਇਕ, ਜਿਹੜਾ ਵੀ ਕਹਿੰਦੇ ਸਾਰੇ ਸੰਸਾਰ ਨੂੰ ਡਰ ਪੈ ਦੇਣ ਵਾਲਾ ਕਾਲ ਹੈ। ਕੂਰ ਮਹਾ ਅਤ ਓਜ ਤੁਰੂ, ਜਿਹੜਾ ਕਾਲ ਹੈ ਬੜੇ ਕਰੜੇ ਸੁਭਾਅ ਵਾਲਾ ਹੈ, ਤੇ ਬੜਾ ਓਜ ਕੀ ਹੈ ਬਲ ਧਾਰਦਾ ਬਰ ਰੱਖਦਾ। ਜੋ ਸਭ ਕੋ ਉਪਜਾਵਤ ਹੈ, ਜਿਹੜਾ ਕਹਿੰਦੇ ਕਾਲ ਸਾਰਿਆਂ ਨੂੰ ਪੈਦਾ ਵੀ ਕਰਦਾ ਹੈ, ਪਰ ਪਾਰਤ ਫੇਰ ਵਿਨਾਸ਼ ਕਰੂ, ਫੇਰ ਚੰਗੀ ਪਰ ਵਿਸ਼ੇਰ ਕਰਕੇ ਪਾਲਦਾ ਪੋਲਦਾ ਫਿਰ ਨਾਸ਼ ਵੀ ਕਰ ਦਿੰਦਾ ਹੈ। ਜੋ ਅਸ ਕਾਲ ਮਹਾ ਬਿਦਤ, ਐਸਾ ਜਿਹੜਾ ਕਾਲ ਹੈ ਮਹਾਨ ਕਹਿੰਦੇ ਪ੍ਰਗਟ ਹੀ ਹੈ, ਇਸ ਕਾਲ ਕਾਲ ਕਰੈ ਜੋ ਤੁਰੂ, ਕਹਿੰਦੇ ਉਸ ਕਾਲ ਦਾ ਜਿਹੜਾ ਕਾਲ ਕਰ ਦੇਵੇ ਤੁਰਤ ਫਰੀ ਬੜੀ ਛੇਤੀ, ਉਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਹੀ ਹੈ। ਜੋ ਅਸਚਰਜ ਮਹਾ ਵਿਸਮਾਵ, ਅਕਾਲ ਪੁਰਖ ਕਹਿੰਦੇ ਅਚਰਜ ਸਰੂਪ ਹੈ ਤੇ ਮਹਾਨ ਵਿਸਮਾਵਤਾ ਵਾਲਾ ਹੈ। ਤਾਹੇ ਕਹੋ ਮੁਖ ਵਾਹਿਗੁਰੂ, ਉਸੇ ਨੂੰ ਕਹਿੰਦੇ ਕਿਹਾ ਜਾਂਦਾ ਵਾਹੇ, ਇਸ ਕਰਕੇ ਸਾਰੇ ਕਹੋ ਮੁਖੋਂ ਵਾਹਿਗੁਰੂ ਵਾਹਿਗੁਰੂ। ਬੇਦ ਅਬੇਦ ਨਿਰੰਤਰ ਅੰਤਰ, ਜਿਹੜਾ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਹੈ, ਫਿਰ ਆਪ ਅਬੇਦ ਆਪ ਜਾਣੇ ਤੋਂ ਰਹਿ ਤਾਂ ਗੁਰੂ ਬਗੈਰ ਜਾਣਿਆ ਨਹੀਂ ਜਾਂਦਾ ਹੈ, ਆਪ ਜੋ ਸਭ ਨੂੰ ਜਾਣਦਾ ਹੈ, ਆਪ ਕਹਿੰਦੇ ਜਾਣੇ ਤੋਂ ਰਹਿ ਤਾਂ ਨਿਰੰਤਰ ਅੰਤਰ ਅੰਤਰ, ਨਿਰੰਤਰ ਕੀ ਇੱਕ ਰਾਸ ਸਾਰਿਆਂ ਦੇ ਅੰਤਰ ਕੀ ਪੜਦੇ ਤੋਂ ਰਹਿ ਅੰਦਰ ਹੈ, ਬਿਨਾਂ ਬਿਦ ਕਰੇ ਤੋਂ ਬਿਨਾਂ ਭੇਦ ਤੋਂ ਇੱਕ ਸਾਰਿਆਂ ਦੇ ਅੰਦਰ ਹੈ। ਅੰਤਰੇ ਸੋ ਅੰਤਰ ਨਾ ਭੇਦਦਾ ਹੁੰਦਾ ਫਰਕਦਾ ਹੁੰਦਾ, ਨਿਰੰਤਰ ਨੂੰ ਇੱਕ ਰਸਦਾ, ਬਿਨਾਂ ਪੜਦੇ ਤੋਂ ਬਿਨਾਂ ਅੰਤਰੇ ਤੋਂ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਹੈ। ਸੋ ਅਚਰਾਨ ਚੁਰੂ ਚਰੂ, ਇਸੇ ਤਰ੍ਹਾਂ ਜੋ ਅਚਰਾਨ ਵੀ ਹੈ ਨਹੀਂ ਚੱਲਦਾ ਵੀ ਹੈ ਤੇ ਚੁਰੂ ਚੱਲਦਾ ਵੀ ਹੈ, ਤੁਰਦਾ ਫਿਰਦਾ ਵੀ ਹੈ ਤੇ ਇਸਤ ਵੀ ਹੈਗਾ ਹੈ। ਬਿੰਬ ਸੋ ਏਕ ਅਨੇਕ ਅਬਿੰਬ, ਇੱਕ ਬਿੰਬ ਵਾਲਾ ਹੈ ਵੀ, ਇੱਕੋ ਬਿੰਬ ਵਾਲਾ ਹੈ ਤੇ ਅਨੇਕਾਂ ਪ੍ਰਤਿਬਿੰਬਾਂ ਵਾਲਾ ਵੀ ਹੋ ਜਾਂਦਾ ਹੈ ਆਪ ਹੀ, ਤੇ ਫਿਰ ਅਬਿੰਬ ਬਿਨਾਂ ਪ੍ਰਤੀਬਿੰਬ ਤੋਂ ਵੀ ਹੈ। ਅਲੰਬ ਬਿਨਾਂ ਸੋ ਅਲੰਬ ਗੁਰੂ, ਫਿਰ ਕਹਿੰਦੇ ਬਿਨਾਂ ਆਸਰੇ ਤੋਂ ਵੀ ਹੈ ਤੇ ਸਾਰਿਆਂ ਨੂੰ ਕਹਿੰਦੇ ਆਸਰਾ ਵੀ ਦੇਣਾ ਕਰਦਾ ਹੈ। ਸੰਖ ਵਿਖੈ ਜੋ ਅਸੰਖ ਵਿਸ਼ੇਸ਼, ਫਿਰ ਜਿਹੜਾ ਕਹਿੰਦੇ ਗਿਣਤੀ ਦੇ ਵਿੱਚ ਅਸੰਖ ਹੈ, ਗਿਣਤੀ ਵਿੱਚ ਨਹੀਂ ਆਉਂਦਾ, ਗਿਣਤੀ ਹਿਸਾਬ ਕਿਤਾਬ ਵਿੱਚ ਨਹੀਂ ਹੈ, ਜੋ ਸੰਖ ਗਿਣਤੀ ਵਿੱਚ ਅਸੰਖ ਹੈ। ਇਸੇ ਤਰ੍ਹਾਂ ਵਿਸ਼ੇਸ਼ ਅਸ਼ੇਸ਼ ਹੈ, ਸਾਰੇ ਕਹਿੰਦੇ ਵਿਸ਼ੇਸ਼ ਹੈ, ਸਾਰਿਆਂ ਦੇ ਵਿੱਚ ਹੀ ਅਲਗ ਹੈ, ਮਹਾਨ ਹੈ। ਸ਼ੇਸ਼ ਨਿਦੇਸ਼ ਤੁਰੂ, ਇਸੇ ਤਰ੍ਹਾਂ ਜਿਸਦੀ ਨਿਰਦੇਸ਼ ਕੇ ਜਿਹੜੀ ਆਗਿਆ ਹੈ ਉਹਨੂੰ ਸ਼ੇਸ਼ ਨਾਲ ਵੀ ਧਰੂ ਕੇ ਧਾਰਨ ਕਰਦਾ ਹੈ, ਔਰ ਜਿਸਦੀ ਆਗਿਆ ਨੂੰ ਸ਼ੇਸ਼ ਨਾਗ ਮੰਨ ਰਿਹਾ, ਸਾਰੀ ਧਰਤੀ ਨੂੰ ਚੁੱਕ ਰਿਹਾ, ਵਿਰਤ ਕਰ ਰਿਹਾ ਹੈ। ਜੋ ਅਸਚਰਜ ਮਹਾ ਬਿਸਮਾਵਤ, ਜਿਹੜਾ ਵੀ ਅਚਰਜ ਹੈ ਤੇ ਮਹਾਨ ਹੀ ਅਚਰਜਤਾ ਵਾਲਾ ਹੈ। ਤਾਹੇ ਕਹੋ ਮੁਖ ਵਾਹਿਗੁਰੂ, ਉਸੇ ਨੂੰ ਕਿਹਾ ਜਾਂਦਾ ਕਹਿੰਦੇ ਵਾਹੇ, ਇਸ ਕਰਕੇ ਕਹੋ ਸਾਰੇ ਮੁਖੋਂ ਵਾਹਿਗੁਰੂ ਵਾਹਿਗੁਰੂ ਜੀ। ਏਕਮ ਏਕ ਕਲਾ ਸਸ ਕੀ, ਮਹਾਰਾਜ ਕਹਿੰਦੇ ਵੀ ਬਾਬਾ ਬੁੱਢਾ ਸਾਹਿਬ, ਜਿਵੇਂ ਇਹ ਜਿਹੜਾ ਏਕਮ ਥਿਰ ਦਾ ਚੰਦਰਮਾ ਹੁੰਦਾ ਹੈ, ਉਹਦੇ ਜੀ ਵਿੱਚ ਪਹਿਲਾਂ ਇੱਕ ਕਲਾ ਹੁੰਦੀ ਏਕਮ ਥਿਰ ਨੂੰ, ਤੇ ਉਸੇ ਵਿੱਚ ਹੀ ਕਹਿੰਦੇ ਜਿਸ ਤਰ੍ਹਾਂ ਬਾਕੀ ਕਲਾ ਵੀ ਚੰਦਰਮਾ ਵਿੱਚ ਸਮਾਈਆਂ ਹੁੰਦੀਆਂ, ਇਹ ਕਲਾ ਦੇ ਵਿੱਚ ਬਾਕੀ ਉਹ ਚੰਦਰਮਾ ਦੀਆਂ ਕਲਾ ਵੀ ਜਿਵੇਂ ਇੱਕ ਮਿੱਕ ਹੁੰਦੀਆਂ ਭੇਰੀ ਹੁੰਦੀਆਂ ਹਨ। ਕੁੱਲ ਮੈਂ ਜਿਸ ਗੰਧ ਭਨੈ ਸਗਰੂ, ਜਿਵੇਂ ਸਾਰੇ ਸਿਆਣੇ ਲੋਕ ਕਥਨ ਕਰਦੇ ਆ ਵੀ ਜਿਹੜਾ ਗੁਲ ਕੀ ਫੁੱਲ ਆ ਉਹਦੇ ਵਿੱਚ ਸੁਗੰਧੀ ਸਮਾਈ ਹੁੰਦੀ ਹੈ, ਉਹ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਗੁਰੂ ਤੇਗ ਬਹਾਦਰ ਵੀ ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਵਸਦੀ ਹੈ, ਉਂਝ ਤਾਂ ਨਹੀਂ ਦਿਸਦੀ ਵਾਸ਼ਨਾ, ਨੱਕ ਜਾਂ ਨੇੜੇ ਕਰੋ ਸੁਗੰਧੀ ਆਉਂਦੀ ਹੈ ਫਟਾਫਟ। ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਫੁੱਲ ਦੇ ਵਿੱਚ ਜਿਹੜੀ ਕੋਈ ਸੁਗੰਧੀ ਸਾਰੇ ਕਹਿੰਦੇ ਆ ਵੀ ਸਮਾਈ ਹੁੰਦੀ ਹੈ। ਪੈ ਮਤ ਜਿਉਂ ਸਨ ਹੋਤ ਸਦੀਵ ਹੈ, ਇਸੇ ਤਰ੍ਹਾਂ ਪੈ ਨਾ ਦੁੱਧਦਾ ਹੈ, ਮਦ ਨਾ ਵਿਚਕਾਰਦਾ ਹੈ, ਸਨ ਥੰਧਿਆਈ ਦਾ ਹੈ, ਜਿਵੇਂ ਕਹਿੰਦੇ ਦੁੱਧ ਦੇ ਵਿੱਚ ਹਮੇਸ਼ਾ ਉਹ ਸਨ ਕੀ ਥੰਧਿਆਈ ਹੁੰਦਾ, ਥੰਧਾਪਣਾ ਹੁੰਦਾ ਹੈ, ਹੁਣ ਦੁੱਧ ਵਿੱਚ ਥਿਆਈ ਤਾਂ ਨਹੀਂ ਦਿਸਦੀ ਹੈ, ਜਦੋਂ ਅਸੀਂ ਉਹ ਦਹੀਂ ਜਿਹਾ ਲਾ ਕੇ ਫਿਰ ਉਹ ਜਮਾ ਕੇ ਰਿੜਕਦੇ ਹਾਂ ਅਤੇ ਫਿਰ ਉਹਦੇ ਵਿੱਚ ਥੰਧਿਆਈ ਨਿਕਲ ਜਾਂਦੀ, ਮੱਖਣ ਜਿਹਾ ਵੱਖਰਾ ਜਿਹਾ ਨਿਕਲ ਜਾਂਦਾ, ਅਤੇ ਮਾੜਾ ਜਿਹਾ ਹੱਥਾਂ ਨੂੰ ਤੁਸੀਂ ਲਾਓ ਅਤੇ ਉਹਦੇ ਹੱਥ ਚਮਕ ਪੈਂਦੇ ਆ, ਥੰਧੇ ਹੋ ਜਾਂਦੇ ਆ, ਜਦੋਂ ਅੱਗ 'ਤੇ ਸੇਕ ਜਿਹਾ ਗਰਮ ਕਰ ਲਓ ਫਿਰ ਤਾਂ ਪੂਰੀ ਥੰਧਿਆਈ ਬਾਹਰ ਆ ਜਾਂਦੀ ਦੁੱਧ ਤੋਂ, ਫਿਰ ਤਾਂ ਵੱਖਰੀ ਥੰਧਿਆਈ ਰੱਖਦੀ। ਇਸ ਕਰਕੇ ਕਹਿੰਦੇ ਜਿੰਨੇ ਸਿਆਣੇ ਲੋਕ ਕਹਿੰਦੇ ਆ ਵੀ ਜਿਵੇਂ ਦੁੱਧ ਦੇ ਵਿੱਚ ਜਿਹੜੀ ਥੰਧਿਆਈ ਸਮਾਈ ਹੁੰਦੀ, ਦੁੱਧ ਵਿੱਚ ਮਿੜੀ ਹੁੰਦੀ ਹੈ ਥੰਧਿਆਈ। ਅੰਬ ਮੈਂ ਮਾਧੁਰਤਾ ਜੋ ਭਰੂ, ਇਸੇ ਤਰ੍ਹਾਂ ਅੰਬ ਦੇ ਵਿੱਚ ਜਿਹੜੀ ਕੋਈ ਮਿਠਾਸ ਭਰੀ ਹੋਈ ਹੈ, ਜਿਹੜਾ ਮਰਜ਼ੀ ਅੰਬ ਚੁੱਕੋ ਉਹਦੇ ਵਿੱਚ ਮਿੱਠਾ ਹੈ, ਮਿੱਠਪੁਣਾ ਹੈਗਾ, ਮਿਠਾਸ ਭਰੀ ਹੋਈ ਹੈ। ਹੈ ਅਤ ਤੇਜ ਹਲਾ ਹਲ ਮੈਂ, ਇਸੇ ਤਰ੍ਹਾਂ ਕਹਿੰਦੇ ਜਿਹੜੀ ਹਲਾ ਹਲ ਕੀ ਹੈ ਜ਼ਹਿਰ ਹੈ, ਉਹਦੇ ਵਿੱਚ ਬਹੁਤ ਤੇਜ ਪੁਣਾ, ਬਹੁਤ ਤਿੱਖੀ ਹੁੰਦੀ ਹੈ ਤੇਜ, ਮਾੜਾ ਜਿਹਾ ਤੁਸੀਂ ਉਹ ਜੀਭ 'ਤੇ ਰੱਖੋ ਉਦੋਂ ਹੀ ਬਸ ਖਾਮੀ ਜਾਂਦਾ, ਇੰਨੀ ਜ਼ਹਿਰ ਵਿੱਚ ਤੇਜੀ ਪੁਣਾ ਹੈ। ਕਹਿੰਦੇ ਜਿਸਦੇ ਆ ਜਿਸ ਜ਼ਹਿਰ ਦੇ, ਜਿਵੇਂ ਕਹਿੰਦੇ ਜ਼ਹਿਰ ਦੇ ਵਿੱਚ ਤੇਜ ਪੁਣਾ ਹੁੰਦਾ, ਤ੍ਰਿਖਾ ਪੁਣਾ ਹੁੰਦਾ ਹੈ। ਇਸ ਬੀਚ ਬਿਰਾਜਤ ਹੈ ਸੋ ਫੁਰੂ, ਇਸ ਤਰ੍ਹਾਂ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਬੀਚ ਕਹਿੰਦੇ ਬਿਰਾਜਦਾ ਸਾਰਿਆਂ ਦੇ ਵਿੱਚ ਹੀ, ਸਫੁਰਤਾ ਸਤਾ ਸਫੁਰਤੀ ਰੂਪ ਹੋ ਕੇ ਜੋ ਅਸਚਰਜ ਮਹਾ ਬਿਸਮਾਵਤ, ਬਾਬਾ ਬੁੱਢਾ ਸਾਹਿਬ ਜੋ ਮਹਾਨ ਅਚਰਜ ਹੈ ਤੇ ਮਹਾਨ ਹੀ ਬਿਸਮਾਲਤਾ ਵਾਲਾ ਹੈ। ਵਾਹਿ ਕਹੋ ਮੁਖ ਵਾਹਿਗੁਰੂ, ਉਸੇ ਨੂੰ ਕਹੋ ਕਿ ਕਿਹਾ ਜਾਂਦਾ ਵਾਹੇ। ਇਸ ਕਰਕੇ ਗੁਰੂ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਜੋ ਗਿਆਨ ਦਾ ਪ੍ਰਕਾਸ਼ ਕਰੇ, ਚਾਨਣ ਕਰੇ, ਉਹ ਹੈ ਗੁਰੂ। ਇਸ ਕਰਕੇ ਇਸ ਤਰ੍ਹਾਂ ਮੁੱਖੋਂ ਕਹੋ ਸਾਰੇ ਵਾਹਿਗੁਰੂ ਵਾਹਿਗੁਰੂ, ਦੋਹਰਾ ਸਭ ਸੰਗਤ ਕੋ ਸਤਿਗੁਰੂ। ਹਾਂ, ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਸਮੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਰਥ ਦਿਓ ਸਮਝਾਏ। ਜਿਹੜਾ ਵਾਹਿਗੁਰੂ ਗੁਰਮੰਤਰ ਦਾ ਕਹਿੰਦੇ ਚੰਗੀ ਤਰ੍ਹਾਂ ਅਰਥ ਕਰਕੇ ਸਮਝਾ ਦਿੱਤਾ। ਨਿਸ ਬਾਸੁਰ ਸਿਮਰਹੁ ਇਸੇ, ਫਿਰ ਮਹਾਰਾਜ ਨੇ ਕਿਹਾ ਹੇ ਗੁਰਸਿੱਖੋ, ਐਸਾ ਜਿਹੜਾ ਗੁਰੂ ਮੰਤਰ ਨੂੰ ਦਿਨੇ ਰਾਤ ਹੀ ਕਹਿੰਦੇ ਸਿਮਰੋ। ਉੱਤਮ ਪਦ ਲਿਖ ਪਾਏ, ਤੁਸੀਂ ਸਿਮਰੋਗੇ ਸਭ ਤੋਂ ਉੱਤਮ ਅਹੁਦਾ ਜਿਹੜਾ ਤ੍ਰਿਗੁਣ ਅਤੀਤ ਹੈ, ਜਿਸ ਅਹੁਦੇ ਤੇ ਧਰੂ ਭਗਤ ਮੁਨੀ ਪੁਜਿਆ ਹੈ, ਉਹ ਅਹੁਦਾ ਤੁਸੀਂ ਪਾ ਲਓਗੇ। ਆਓ ਤਾਂ ਉਰਾਂ ਖੜਾ ਨਾ ਰੇਹੜੀ 'ਚ, ਤੁਸੀਂ ਸੱਚਖੰਡ ਚਲੇ ਜਾਓਗੇ, ਉੱਚਾ ਅਹੁਦਾ ਪਾ ਲਓਗੇ। 84 ਦੇ ਚੱਕਰ ਵਿੱਚੋਂ ਨਿਕਲ ਕੇ ਵਾਹਿਗੁਰੂ ਦਾ ਰੂਪ ਹੋ ਜਾਵੇਂ, ਜੋ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਚੌਦਾ ਤੁਸੀਂ ਪਾ ਲਓਗੇ। ਬਣਾਇਓ ਅਸ਼ਟਕ ਅਰਥ ਕੋ। ਹਾਂ, ਕਵੀ ਸੰਤੋਖ ਸਿੰਘ ਜੀ ਆਪਣੇ ਵੱਲੋਂ ਕਹਿ ਰਹੇ ਹਨ ਵੀ ਜਿਹੜਾ ਵਾਹਿਗੁਰੂ ਗੁਰਮੰਤ ਹੈ ਉਹਦੇ ਅਰਥ ਵਾਸਤੇ ਮੈਂ ਇਹ ਅਸ਼ਟਕ ਬਣਾਇਆ ਹੈ, ਯਾਨੀ ਅੱਠ ਅੰਦ ਅੱਠ ਛੰਦ ਰਚੀ, ਅੱਠ ਛੰਦ ਬਣਾਏ ਹਨ। ਵਾਹਿਗੁਰੂ ਸਤਨਾਮ, ਜਿਹੜਾ ਸੱਚਾ ਨਾਮ ਵਾਹਿਗੁਰੂ ਹੈ। ਨਿਤ ਪ੍ਰਤ ਪਠ ਹੈ ਜੋ ਪ੍ਰੇਮ ਕਰ, ਕਹਿੰਦਾ ਇਹਨਾਂ ਅੱਠਾਂ ਛੰਦਾਂ ਨੂੰ ਜਿਹੜਾ ਪ੍ਰੇਮ ਕਰਕੇ ਹਮੇਸ਼ਾ ਪੜੇਗਾ, ਠਾਨ ਹੈ ਗੁਰੂ ਪ੍ਰਣਾਮ। ਨਾਲ ਨਾਲ ਇਹ ਛੰਦ ਪੜਦਾ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਵੀ ਟੇਕੀ ਜਾਵੇਗਾ। ਸੁਤ ਬਿਤ ਆਦਿਕ ਕਾਮਨਾ, ਕਹਿੰਦੇ ਜੇ ਉਹਨੂੰ ਕੋਈ ਪੁੱਤਰ ਦੀ ਕਾਮਨਾ ਹੈਗੀ ਹੈ ਜਾਂ ਧਨ ਦੀ ਆਦਿਕ ਦੀ ਕਾਮਨਾ ਚਾਹਨਾ ਇੱਛਾ ਹੈਗੀ ਹੈ, ਸਤਿਗੁਰ ਤੇ ਸਭ ਪਾਏ, ਸਾਰੀਆਂ ਕਾਮਨਾ ਸਤਿਗੁਰੂ ਦੇ ਪਾਸੋਂ ਪਾ ਲਏਗਾ। ਜਿਹੜਾ ਇਹ ਅੱਠ ਛੰਦ ਵਾਰਾਂ ਨੂੰ ਕਹਿੰਦੇ ਧਿਆਨ ਤਰਕੇ ਮੱਥੇ ਟੇਕਦਾ ਪੜੇਗਾ। ਪ੍ਰਤ ਦਿਨ ਦੋਨੋ ਲੋਕ ਮੈਂ, ਇਸ ਤਰ੍ਹਾਂ ਪ੍ਰਤ ਦਿਨ ਹਰ ਦਿਨ ਹਰ ਸਮੇਂ ਦੋਨਾਂ ਲੋਕਾਂ ਵਿੱਚ ਹੋਵੇ ਗੁਰੂ ਸਹਾਇ, ਉਸਦੇ ਗੁਰੂ ਨਾਨਕ ਸਾਹਿਬ ਜੀ ਹਰ ਸਮੇਂ ਦੋਨਾਂ ਲੋਕਾਂ ਵਿੱਚ ਸਹਾਈ ਹੋਣਗੇ। ਇਹ ਫਲ ਹੈ ਅਸ਼ਟਕ ਛੰਦ ਪੜਨ ਦਾ। ਚੌਪਈ ਅਧਿਕ ਪ੍ਰਸੰਨ ਭਈ ਤਬ ਸੰਗਤ, ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਆ ਵਾਹਿਗੁਰੂ ਗੁਰਮੰਤਰ ਦੇ ਅਰਥ ਸੁਣਾਏ ਹੈ, ਜਿੰਨੀ ਸਿੱਖ ਸੰਗਤ ਹੈ ਸੁਣ ਕੇ ਬਹੁਤ ਹੀ ਪ੍ਰਸੰਨ ਹੋ ਗਈ। ਮੁਖ ਬਿਕਸੇ ਜਨ ਪੰਕਜ ਪੰਗਤ, ਸਾਰੀਆਂ ਸੰਗਤਾਂ ਦੇ ਮੂੰਹ ਇਉਂ ਖਿੜ ਗਏ ਹਨ ਜਿਵੇਂ ਕਵਲਾਂ ਦੀ ਬਗੀਚੀ ਹੁੰਦੀ, ਕਵਲਾਂ ਫੁੱਲਾਂ ਦੀ ਕਤਾਰ ਹੁੰਦੀ ਹੈ, ਸਾਰਿਆਂ ਦੇ ਕਵਲਾਂ ਦੇ ਫੁੱਲਾਂ ਵਾਂਗੂ ਮੁੱਖ ਖਿੜ ਕੇ ਖੁਸ਼ ਹੋ ਗਏ ਹਨ। ਤਬ ਹੋਇ ਖਰੋ ਬ੍ਰਿਧ ਤਤਕਾਲ, ਉਸ ਵੇਲੇ ਮਹਾਰਾਜ ਤੋਂ ਵਾਹਿਗੁਰੂ ਗੁਰਮੰਤਰ ਦੇ ਅਰਥ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਬੜੀ ਛੇਤੀ ਖੜਿਆ ਹੋ ਗਏ, ਸਾਵਧਾਨ ਹੋ ਗਏ। ਸੁਜਸ ਗੁਰੂ ਕੋ ਕਹਿਤ ਰਸਾਲਾ, ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰੇ ਜਸ ਕਰਨ ਲੱਗ ਪਿਆ, ਮਹਿਮਾ ਕਰਨ ਲੱਗ ਪਿਆ। ਜੰਗ ਪਰਿਆਤ ਛੰਦ ਨਮੋ ਸੱਚ ਦਾ ਆਨੰਦ ਗੋਬਿੰਦ ਜੋਗੀ, ਹੇ ਗੋਬਿੰਦ ਰੋਗ ਹੇ ਜੋਗੀ ਸਾਰਿਆਂ ਵਿੱਚ ਜੁੜੇ ਹੋਏ, ਹੇ ਸੱਚ ਆਨੰਦ ਸਰੂਪ ਗੁਰੂ ਨਾਨਕ ਸਾਹਿਬ ਮੇਰੇ ਬਾਬਾ ਬੁੱਢਾ ਵੱਲੋਂ ਤੁਹਾਨੂੰ ਨਮਸਕਾਰ ਹੋਵੇ। ਤ੍ਰਿਲੋਕੀ ਪਤੀ ਆਪ ਭੋਗੀ ਅਭੋਗੀ, ਤਾਂ ਗੁਰੂ ਨਾਨਕ ਸਾਹਿਬ ਤਿੰਨਾਂ ਲੋਕਾਂ ਦੇ ਮਾਲਕ ਹੋ ਤੇ ਆਪ ਭੋਗੀ ਹੁੰਦੇ ਵੀ ਉਹ ਭੋਗੀ ਰੂਪ ਨਾ ਭੋਗਣ ਵਾਲੇ ਹੋ ਰਹੇ ਹੋ। ਨਿਰਾਕਾਰ ਕੋ ਰੂਪ ਸਾਕਾਰ ਹੋਇਓ। ਹੇ ਮਹਾਰਾਜ, ਨਿਰਾਕਾਰ ਤੋਂ ਸਾਕਾਰ ਰੂਪ ਵਿੱਚ ਹੋਏ, ਆਕਾਰ ਵਾਲੇ ਹੋਏ ਹੋਏ। ਜਪੈ ਸਤ ਨਾਮ ਸਿੱਖੀ ਬੀਜ ਬੋਇਓ। ਇਸ ਤਰ੍ਹਾਂ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਣ ਵਾਸਤੇ ਤੁਸੀਂ ਸਿੱਖੀ ਰੂਪੀ ਬੀਜ ਬੀਜਿਆ ਹੈ। ਚਹੂ ਚੱਕਰ ਮੈਂ ਦੇਸ਼ ਦੇਸ਼ੰ ਬਿਥਾਰੀ। ਚਾਰੇ ਚੱਕਾਂ ਵਿੱਚ ਚਾਰੇ ਤਰਫਾਂ ਵਿੱਚ ਸਿੱਖੀ ਰੂਪੀ ਜਿਹੜਾ ਦੇ ਬੀਜ ਹੈ, ਥਾਂ ਥਾਂ ਤੇ ਦੇਸਾਂ ਦੇਸਾਂ ਵਿੱਚ ਫੈਲਾਇਆ ਹੈ। ਗੁਰੂ ਆਪ ਹੋਇ ਸਿੱਖ ਕੀਨੰ ਅਪਾਰੀ। ਆਪ ਤੁਸੀਂ ਗੁਰੂ ਸਰੂਪ ਹੋ ਕੇ ਬੇਅੰਤ ਬੇਅੰਤ ਸਿੱਖ ਬਣਾਏ ਹਨ। ਦਇਓ ਗਿਆਨ ਕੋ ਦਾਨ ਦਾਸੰ ਵਿਸਾਲਾ। ਉਹਨਾਂ ਦਾਸਾਂ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦਾ ਮਹਾਨ ਦਾਨ ਵੀ ਬਖਸ਼ਿਆ ਹੈ। ਕਲੀ ਮੈਂ ਦੁਖੀ ਦੇਖ ਜੀਵੰ ਕਿਰਪਾਲਾ। ਮਹਾਰਾਜ, ਕਲਯੁਗ ਵਿੱਚ ਦੁਖੀ ਜੀਵ ਦੇਖ ਕੇ ਦਿਆਲੂ ਕਿਰਪਾਲੂ ਸਤਿਗੁਰੂ। ਮਹਾਮੰਦ ਕੋ ਬ੍ਰਿੰਦ ਕੀਨੰ ਉਦਾਹਰਨ। ਇਹ ਤਾਂ ਮਹਾਰਾਜ ਜਿਹੜੇ ਮਹਾਨ ਮੁੰਡੇ ਸੀ, ਬਹੁਤੇ ਭੈੜੇ ਸੀ, ਉਹਨਾਂ ਦਾ ਵੀ ਬੇਅੰਤਾਂ ਦਾ ਤੁਸੀਂ ਉਧਾਰ ਕੀਤਾ ਹੈ। ਸਮਾਨੰ ਨ ਆਨੰ ਮਹਾਨੋ ਪ੍ਰਕਾਰ। ਹੇ ਗੁਰੂ ਨਾਨਕ ਸਾਹਿਬ, ਤੁਹਾਡੇ ਆਨ ਹੋਰ ਕੋਈ ਸਮਾਨੋ ਬਰਾਬਰ ਨਹੀਂ ਹੈ, ਤੁਸੀਂ ਤਾਂ ਮਹਾਨ ਪਰਪਕਾਰ ਕਰਨ ਵਾਲੇ ਪਰਪਕਾਰੀ ਹੋ। ਉਹ ਰੂਪ ਸਾਖੀ ਬਸੋ ਦੇਹ ਸਾਰੇ। ਹੇ ਮਹਾਰਾਜ, ਸਾਖੀ ਰੂਪ ਹੋ ਕੇ ਸਾਰੀਆਂ ਦੇਹਾਂ ਵਿੱਚ ਵਸਦੇ ਹੋ। ਅਕਰਤਾ ਅਭੁਗਤਾ ਸੰਯੁਕਤਾ ਵਿਚਾਰੇ। ਤੁਸੀਂ ਮਹਾਰਾਜ ਅਕਰਤਾ ਵੀ ਹੋ, ਉਪਭੋਗਤਾ ਵੀ ਹੋ, ਤੇ ਸਾਰਿਆਂ ਵਿੱਚ ਮਹਾਰਾਜ ਸੰਯੋਗਤਾ ਕੀ ਮਿਲੇ ਹੋਏ ਵੀ ਵਿਚਾਰੇ ਜਾਣੇ ਹੋ। ਸਦਾ ਦੀਨ ਬੰਧੂ ਸਰਨੰਗ ਮਹਾਨੇ। ਹਮੇਸ਼ਾ ਗਰੀਬਾਂ ਦੇ ਬੰਧੂ ਪਿਆਰੇ ਹੋ, ਇਸ ਕਰਕੇ ਅਸੀਂ ਮਹਾਰਾਜ ਆਪ ਜੀ ਦੀ ਮਹਾਨ ਸ਼ਰਨ ਵਿੱਚ ਹਾਂ ਸਾਰੇ। ਜਪੇ ਨਾਮ ਜੋ ਆਪ ਕੋ ਪ੍ਰੇਮ ਠਾਨੇ। ਗੁਰੂ ਨਾਨਕ ਸਾਹਿਬ ਜੋ ਆਪ ਜੀ ਦੇ ਨਾਮ ਨੂੰ ਜਪੇ ਤੇ ਨਾਲੇ ਪ੍ਰੇਮ ਕਰੇ। ਕਿਸੇ ਹੱਥ ਦੇ ਅੰਤ ਲੇਵੋ ਬਚਾਏ। ਉਹਨੂੰ ਮਹਾਰਾਜ ਤੁਸੀਂ ਮਿਹਰ ਭਰਿਆ ਹੱਥ ਦੇ ਕੇ ਅੰਤ ਨੂੰ ਜਮਾਂ ਤੋਂ, ਦੁੱਖਾਂ ਤੋਂ, 84 ਦੇ ਚੱਕਰ ਤੋਂ ਬਚਾ ਲੈਨੇ। ਨਿਜੰ ਦਾਸ ਕੇ ਆਪ ਹੋਇਓ ਸਹਾਇ। ਹਾਂ ਮਹਾਰਾਜ, ਜਿਹੜੇ ਆਪਣੇ ਦਾਸ ਉਹਨਾਂ ਦੇ ਤਾਂ ਤੁਸੀਂ ਹਮੇਸ਼ਾ ਸਹਾਈ ਹੋਵਦੇ ਹੋ ਜੀ। ਧਰਿਓ ਬੰਸ ਬੇਦੀਨ ਮੈਂ ਰੂਪ ਜੋਈ। ਗੁਰੂ ਨਾਨਕ ਸਾਹਿਬ ਤੁਸੀਂ ਕਹਿੰਦੇ ਇਸ ਤਰ੍ਹਾਂ ਬੇਦੀਆਂ ਦੇ ਬੰਸ ਵਿੱਚ ਸਰੂਪ ਧਾਰਨ ਕੀਤਾ, ਕਾਰਨ ਧਾਰਨ ਕੀਤਾ ਹੈ। ਭਜੇ ਧਿਆਠ ਠਾਨੇ ਪਰੇ ਸ਼ਰਨ ਕੋਈ। ਜਿਹੜਾ ਕੋਈ ਸ਼ਰਨ ਪੈ ਜੇ ਜਾਂ ਕੋਈ ਤੁਹਾਡਾ ਧਿਆਨ ਕਰੇ ਜਾਂ ਤੁਹਾਨੂੰ ਭਜੇ ਕੀਏ ਜਪੇ ਯਾਦ ਕਰੇ। ਸੰਸੇ ਗਤੀ ਪਰਮ ਪਾਵੈ ਆਨੰਦ। ਉਹ ਤਾਂ ਬਿਨਾਂ ਸੰਸੇ ਤੋਂ ਪਰਮ ਗਤੀ ਕੈਵਲ ਮੁਕਤੀ ਪਾਉਂਦਾ ਹੈ ਤੇ ਆਨੰਦ ਪਾਉਂਦਾ ਹੈ। ਨਮੋ ਪਾਦ ਕੰਜੰ ਬਿਲੰਦੇ ਮੁਕੰਦੰ। ਇਸ ਕਰਕੇ ਮਹਾਰਾਜ ਆ ਮਹਾਨ ਮੁਕਤੀ ਦਾਤ ਆਪ ਜੀ ਦੇ ਚਰਨਾ ਕਮਲਾਂ ਤੇ ਮੇਰੀ ਬੁੱਢੇ ਦੀ ਨਮਸਕਾਰ ਹੈ। ਮਹਾਮਾਨ ਮੋਹਾਦ ਮਾਤੇ ਮਤੰਗੰ। ਇਸੇ ਤਰ੍ਹਾਂ ਹੇ ਗੁਰੂ ਨਾਨਕ ਸਾਹਿਬ, ਜਿਹੜੇ ਸੰਸਾਰ ਦੇ ਵਿੱਚ ਮਾਣ ਮੂੰਹ ਆਦਿਕ ਮਸਤੇ ਹੋਏ ਹਾਥੀਆਂ ਵਰਗੇ ਹੈ। ਹਿਰਦੇ ਕਾਨਨੰ ਦਾਸ ਕੇ ਸਿੰਘ ਅੰਗੰ। ਆਪ ਜਿਹੜੇ ਦਾਸ ਉਹਨਾਂ ਦੇ ਜਿਹੜੇ ਹਿਰਦੇ ਹੈ ਕਹਿੰਦੇ ਜੰਗਲਾਂ ਵਰਗੇ ਹੈ ਤੇ ਆਪ ਦਾਸਾਂ ਦੇ ਹਿਰਦੇ ਵਿੱਚ ਜੰਗਲਾਂ ਵਿੱਚ ਸ਼ੇਰ ਸਰੂਪ ਹੋ। ਜਿਵੇਂ ਜਿੱਥੇ ਸ਼ੇਰ ਹੋਵੇ ਉੱਥੇ ਜੰਗਲ ਵਿੱਚ ਮਸਤ ਹਾਥੀ ਕੋਈ ਨਹੀਂ ਖੜਦਾ ਭੱਜ ਜਾਂਦਾ ਹੈ। ਇਸ ਤਰ੍ਹਾਂ ਦਾਸਾਂ ਦੇ ਹਿਰਦੇ ਰੂਪੀ ਜੰਗਲ ਦੇ ਵਿੱਚ ਆਪ ਸ਼ੇਰ ਵਾਂਗੂ ਵਸ ਰਹੇ ਹੋ। ਇਸ ਕਰਕੇ ਮੋਹ ਮਾਨ ਹਾਥੀ ਇਹ ਭੱਜ ਜਾਂਦੇ ਹਨ ਉੱਥਾਂ। ਰਹੋ ਸਿੱਖ ਕੇ ਅੰਗ ਸੰਗੰ ਸਦਾਈ। ਫਿਰ ਮਹਾਰਾਜ ਜਿਹੜਾ ਆਪਣਾ ਸਿੱਖ ਆ ਉਹਦੇ ਹਮੇਸ਼ਾ ਤੁਸੀਂ ਅੰਗ ਸੰਗ ਹੋ ਕੇ ਸਹਾਈ ਰਹਿੰਦੇ ਹੋ। ਨਹੀਂ ਰੋਮ ਬਾਂਕੋ ਕਰੈ ਕੋ ਜਾਈ। ਕੋਈ ਕਿਸੇ ਜਗ੍ਹਾ ਦੇ ਵਿੱਚ ਜਿਹੜਾ ਤੁਹਾਡਾ ਸਿੱਖ ਉਹਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਹੈ। ਗਿਨਾ ਕੋ ਗੁਣੰ ਪਾਰ ਪਾਵੈ ਨ ਕੋਈ। ਆਪ ਜੀ ਦੇ ਗੁਣਾਂ ਨੂੰ ਕੌਣ ਕੋਈ ਗਿਣ ਕੇ ਦੱਸੇ, ਕੋਈ ਪਾਰਾ ਵਾਰ ਹੱਦ ਬੰਨਾ ਨਹੀਂ ਪਾ ਸਕਦਾ। ਮਹਾਨੰ ਮਹੀਆਨ ਰੂਪੰ ਜੇ ਹੋਈ। ਆਪ ਜੀ ਦਾ ਜਿਹੜਾ ਸਰੂਪ ਮਹਾਨ ਤੋਂ ਮਹਾਨ ਹੋ ਰਿਹਾ, ਵੱਡਿਆਂ ਤੋਂ ਵੱਡਾ ਹੈ। ਨਿਜੰ ਸ੍ਰੇਯ ਹੇਤੰ ਭਜੇ ਜੌਨ ਕੌਨ। ਜਿਹੜਾ ਆਪਣੀ ਕਲਿਆਣ ਵਾਸਤੇ ਜਿਹੜਾ ਕਿਹੜਾ ਵੀ ਭਜਦਾ ਚੇਤੇ ਕਰਦਾ ਜਪਦਾ ਹੈ। ਦਇਆ ਧਾਰ ਦੇਵੋ ਮਹਾ ਮੋਦ ਤੌਨ, ਉਸ ਨੂੰ ਮਹਾਰਾਜ ਤੁਸੀਂ ਦਇਆ ਦ੍ਰਿਸ਼ਟੀ ਧਾਰ ਕੇ ਮਹਾਨ ਆਨੰਦੀ ਬਖਸ਼ਿਸ਼ ਕਰਦੇ ਹੋ। ਮਹਾ ਦੁੱਖ ਸਿੰਧੰ ਪ੍ਰਭੂ ਹੋ ਅਗਸਤ, ਗੁਰੂ ਨਾਨਕ ਸਾਹਿਬ ਜਿਹੜਾ ਮਹਾਨ ਦੁੱਖਾਂ ਦਾ ਸਮੁੰਦਰ ਨੂੰ ਤੁਸੀਂ ਖਤਮ ਕਰਨ ਵਾਸਤੇ ਅਦਸਤਰੀ ਕੀ ਵਰਗੇ ਹੋ ਜੀ। ਸਮਸਤੰ ਨਿਵਾਸੋ ਬਿਲਾਸੋ ਸਮਸਤੰ, ਸਾਰਿਆਂ ਵਿੱਚ ਨਿਵਾਸ ਕਰਦੇ ਹੋ, ਸਾਰਿਆਂ ਵਿੱਚ ਹੀ ਮਹਾਰਾਜ ਤੁਸੀਂ ਬਿਲਾਸ ਕਰ ਰਹੇ ਹੋ, ਆਨੰਦ ਮਾਣ ਰਹੇ ਹੋ। ਤਈ ਮੋਖ ਕੋਟਾਨਕ ਜੇ ਮੋਹ ਗ੍ਰਸਤੰ, ਜਿਹੜੇ ਮੋਹ ਦੇ ਵਿੱਚ ਫੜੇ ਪਏ ਸੀ ਮਹਾਰਾਜ, ਉਹਨਾਂ ਕਰੋੜਾਂ ਦਾਸਾਂ ਨੂੰ ਤੁਸੀਂ ਮੁਕਤੀ ਬਖਸ਼ੀ ਹੈ। ਸਦਾ ਜੈ ਸਦਾ ਜੈ ਨਮਸਤੰ ਨਮਸਤੰ, ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਤੁਹਾਡੀ ਸਦਾ ਜਿੱਤ ਹੋਵੇ, ਤੁਹਾਡੀ ਸਦਾ ਜੈ ਜੈਕਾਰ ਹੋਵੇ, ਤੁਹਾਨੂੰ ਨਮਸਕਾਰ ਹੈ ਨਮਸਕਾਰ ਹੈ ਜੀ। ਦੋਹਰਾ ਸ੍ਰੀ ਬੁੱਢੇ ਅਸ਼ਟਕ ਕਰਿਓ, ਇਸ ਤਰ੍ਹਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅੱਠ ਛੰਦ ਰਚ ਕੇ ਮਹਿਮਾ ਕੀਤੀ। ਸੁਣ ਸਤਿਗੁਰ ਸੁਖ ਦਾਏ, ਗੁਰੂ ਨਾਨਕ ਸਾਹਿਬ ਜੀ ਨੇ ਮਹਿਮਾ ਦੇ ਅੱਠ ਛੰਦ ਸੁਣ ਕੇ ਭਾਈ ਪਦ ਬਖਸ਼ਣ ਕਰਿਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੂੰ ਭਾਈ ਪਦ ਦਾ ਜਿਹੜਾ ਅਹੁਦਾ ਸੀ ਬਖਸ਼ਣਾ ਕੀਤਾ। ਪਹਿਲਾਂ ਬੁੱਢਾ ਸਾਹਿਬ ਹੀ ਕਹਿੰਦੇ ਸਨ, ਫਿਰ ਖੁਸ਼ ਹੋ ਕੇ ਕਹਿੰਦੇ ਵੀ ਨਹੀਂ ਤੂੰ ਬੁੱਢਾ ਨਹੀਂ, ਤੂੰ ਤਾਂ ਸਾਡਾ ਭਰਾ ਹੈ। ਭਾਈ ਦਾ ਅਹੁਦਾ ਪਦ ਰੁਤਬਾ ਬਖਸ਼ਣਾ ਕੀਤਾ, ਭਾਈ ਬੁੱਢਾ ਸਾਹਿਬ ਕਹਿਣਾ ਕੀਤਾ ਮੁਖ ਤਾਂ ਸੁਣਤ ਸਿੱਖ ਸਮਦਾਏ। ਸਾਰੇ ਸਿੱਖ ਕਹਿੰਦੇ ਉਸ ਵੇਲੇ ਸੁਣ ਰਹੇ ਹੈ, ਤੇ ਗੁਰੂ ਮਹਾਰਾਜ ਨੇ ਜਿਵੇਂ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਇਸ ਤਰ੍ਹਾਂ ਨੂੰ ਵੀ ਭਾਈ ਦਾ ਅਹੁਦਾ ਬਖਸ਼ਿਆ ਸੀ। ਇਹ ਗੁਰੂ ਘਰ ਦੇ ਵਿੱਚ ਹੀ ਇਹ ਮਹਾਰਾਜ ਨੇ ਮਰਯਾਦਾ ਕਾਇਮ ਕੀਤੀ ਹੈ, ਨਹੀਂ ਬਾਕੀ ਤਾਂ ਜਿੰਨੇ ਵੱਡੇ ਵੱਡੇ ਹੋਏ ਆ ਉਹ ਕਹਿੰਦੇ ਵੀ ਆ ਜਿੰਨੇ ਸਾਡੇ ਸਿੱਖ ਸੇਵਕ ਹੈ ਅਸੀਂ ਕਹਿੰਦੇ ਅਜਾਲੇ ਹੀ ਹਾਂ, ਇਹ ਸਾਡੀਆਂ ਭੇਡਾਂ ਬੱਕਰੀਆਂ ਇਹ ਜਿਹਾ ਵੀ ਅਸੀਂ ਸਾਨੂੰ ਭੇਡਾਂ ਬੱਕਰੀਆਂ ਹੀ ਬਣਾਇਆ ਹਨ ਦੂਜਿਆਂ ਨੇ, ਆਪ ਮਾਲਕ ਚਰਨ ਵਾਲੇ। ਇਹ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਸਾਡੇ ਭਰਾ ਹੋ। ਇਸ ਤਰ੍ਹਾਂ ਇੱਥੇ ਸਪਸ਼ਟ ਆ ਗਿਆ ਵੀ ਮਹਾਰਾਜ ਖੁਸ਼ ਹੋ ਕੇ ਕਿਹਾ ਵੀ ਤੂੰ ਤਾਂ ਵੀ ਸਾਡਾ ਭਾਰਾ ਹੈ, ਅੱਜ ਤੋਂ ਨਾਮ ਤੇਰਾ ਬੁੱਢਾ ਨਹੀਂ ਭਾਈ ਬੁੱਢਾ ਸਾਹਿਬ ਹੋਵੇਗਾ। ਉਹ ਬਜ਼ੁਰਗ ਅੱਗੇ ਵੱਡੀ ਉਮਰ ਹੋਰ ਕਰਕੇ ਲੰਮੀ ਉਮਰ ਹੋਰ ਕਰਕੇ ਨਹੀਂ, ਉਹ ਅੱਗੇ ਪ੍ਰਸੰਗ ਜਿਵੇਂ ਆਏਗਾ ਉਹ ਸਮਝ ਲੈਣਾ। ਇੱਥੇ ਜਿਹੜਾ ਸ਼ਬਦ ਹੈ ਜਿਵੇਂ ਆਇਆ ਉਵੇਂ ਸਮਝ। ਇਸ ਕਰਕੇ ਸਤਿਕਾਰ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਅਸੀਂ ਬਾਹਰ ਜਾਹਰ ਪੀਰ ਜਗਤ ਗੁਰੂ ਬਾਬਾ ਕਹਿ ਦਿੰਦੇ ਹਾਂ, ਇਸ ਤਰ੍ਹਾਂ ਸਤਿਕਾਰ ਵਜੋਂ ਵੱਡੀ ਉਮਰ ਹੋਣ ਕਰਕੇ ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਬੁੱਢਾ ਸਾਹਿਬ ਜਾਂ ਬਾਬਾ ਬੁੱਢਾ ਸਾਹਿਬ ਇਹ ਲਫ਼ ਸਤਿਕਾਰ ਵਜੋਂ ਲਫ਼ ਕਹੇ ਜਾਂਦੇ। ਸੋ ਇੱਥੇ ਜਿਹੜਾ ਪ੍ਰਸੰਗ ਹੈ ਜਿਹੜਾ ਪ੍ਰਸੰਗ ਸਮਾਪਤ ਹੋਇਆ, ਇਸ ਤੋਂ ਬਾਅਦ ਜਿਵੇਂ ਇਸ ਅਸ਼ਟਕ ਛੰਦ ਦੀ ਵੀ ਮਹਿਮਾ ਕਵੀ ਨੇ ਆਪਣੇ ਵੱਲੋਂ ਬਿਆਨ ਕੀਤੀ, ਸਤਿਗੁਰੂ ਦੇ ਮੁੱਖ ਤੋਂ ਕਹਾਈ, ਜੋ ਕੁਝ ਪ੍ਰਸੰਗ ਆਏਗਾ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਫਾਰੇ ਫਿਰ ਸਿੱਖਾਂ ਨੂੰ ਕਹਿ ਦਿੱਤਾ ਵੀ ਚਾਰ ਸਵੇਰੇ ਸਾਡੇ ਸਰੀਰ ਦੇ ਕਨਾਰ ਤਨ ਦੇਵੋ, ਅਤੇ ਸਮਾਂ ਆ ਗਿਆ ਹੁਣ ਅਸੀਂ ਸੱਚਖੰਡ ਗਮਨ ਕਰਨਾ ਹੈ। ਜਿਵੇਂ ਸਾਰਾ ਕੁਝ ਕਹਿ ਕਹਾ ਕੇ ਆਪ ਜੀ ਮੁੱਖ ਦੇ ਉੱਪਰੋਂ ਚਾਦਰਾ ਜਿਹਾ ਲੈ ਕੇ ਫੇਰ ਲੇਟ ਗਏ ਕਿ ਜਾਂ ਸੱਚਖੰਡ ਗਮਨ ਕਰਨ ਗਏ ਸੀ। ਫਿਰ ਇਸੇ ਸਮੇਂ ਗੁਰੂ ਘਰ ਦੇ ਮਹਾਨ ਸ਼ਰਧਾਲੂ ਪਠਾਣ ਚੱਲ ਕੇ ਆ ਗਏ ਸੀ ਬਹੁਤ ਗਿਣਤੀ ਵਿੱਚ। ਇਹਨਾਂ ਨੇ ਦਰਸ਼ਨ ਕਰਨ ਵਾਸਤੇ ਬਹੁਤ ਹੱਟਜਲਦੀ ਕੀਤੀ ਵੀ ਜਿਵੇਂ ਤੁਸੀਂ ਸਿੱਖ ਜਾਂ ਹੋਰ ਸਾਰੇ ਦਰਸ਼ਨ ਕਰਨੇ, ਗੁਰੂ ਨਾਨਕ ਸਾਹਿਬ ਸਾਡੇ ਪੀਰ ਆ, ਅਸੀਂ ਵੀ ਉਹਨਾਂ ਦੇ ਅੰਤਮ ਦਰਸ਼ਨ ਕਰਨੇ ਹੈ। ਸਿੱਖ ਅਤੇ ਹੋਰ ਜਿਹੜੇ ਲੋਕ ਆ ਉਹ ਇਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਸੀ, ਅਤੇ ਇਹ ਵੀ ਤਕੜੇ ਸੀ, ਇਹ ਡਰੇ ਨਹੀਂ, ਕਹਿੰਦੇ ਵੀ ਅਸੀਂ ਤਾਂ ਦਰਸ਼ਨ ਕਰਨੇ ਹੀ ਕਰਨੇ ਹੈ। ਜਿਵੇਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਤੇ ਮਹਾਰਾਜ ਦੇ ਸੰਸਕਾਰ ਕਰਨ ਵਾਸਤੇ ਵੀ ਕਹਿੰਦੇ ਵੀ ਨਹੀਂ ਸਾਡੇ ਪੀਰ ਹੈ, ਅਸੀਂ ਇਹਨਾਂ ਨੂੰ ਦਰਗਾਹ ਪਹੁੰਚਾਵਾਂਗੇ, ਮੰਜ਼ਿਲ 'ਤੇ ਪਹੁੰਚਾਵਾਂਗੇ, ਅਸੀਂ ਤਾਂ ਇਹਨਾਂ ਨੂੰ ਕਬਰ ਪੁੱਟ ਕੇ ਦਫਨਾਵਾਂਗੇ, ਕਿਉਂ ਸਾਡੇ ਪੀਰਾਂ ਦੇ ਪੀਰ ਹੈ ਗੁਰੂ ਨਾਨਕ ਸਾਹਿਬ। ਫਿਰ ਵਿੱਚੋਂ ਸਿਆਣਿਆਂ ਨੇ ਕਿਹਾ ਵੀ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਤੋਂ ਆਵਾਜ਼ਾਂ ਲੈ ਲਓ, ਜਿਵੇਂ ਮਹਾਰਾਜ ਕਹਿਣਗੇ ਕਿ ਮਹਾਰਾਜ ਕਿਹੜਾ ਕੋਈ ਗਏ ਹੈ, ਮਹਾਰਾਜ ਹਾਜ਼ਰ ਨਾਜ਼ਰ ਹੈ, ਉਹਨਾਂ ਨੂੰ ਬੇਨਤੀ ਕਰ ਲਓ ਵੀ ਮਹਾਰਾਜ ਇਹ ਝਗੜਾ ਤੁਸੀਂ ਨਿਬੇੜੋ। ਇਹ ਜਿਵੇਂ ਆਵਾਜ਼ਾਂ ਆਇਆ ਸੀ ਉਸ ਅਨੁਸਾਰ ਜਾਂ ਇਸੇ ਤਰ੍ਹਾਂ ਅੰਦਰ ਜਾ ਕੇ ਜਦੋਂ ਦੇਖਿਆ ਸੀ ਉਹ ਚਾਦਰਾ ਜੇ ਇਕੱਲਾ ਪਿਆ ਸੀ, ਬਾਕੀ ਮਹਾਰਾਜ ਸਰੀਰ ਅਲੋਪ ਹੋ ਗਿਆ ਸੀ। ਫਿਰ ਉਸ ਸਿਆਣਿਆਂ ਨੇ ਕਿਹਾ ਕਿਉਂ ਐਵੇਂ ਰਗੜਾ ਝਗੜਦੇ ਹੋ, ਮਹਾਰਾਜ ਨੇ ਖਾਰਾ ਭਾਵ ਵੱਢਤਾ ਹੈ, ਝਗੜਾ ਖਤਮ ਕਰਤਾ ਹੈ, ਸਰੀਰ ਤਾਂ ਹੈ ਨਹੀਂ ਆ, ਚਾਦਰਾ ਪਿਆ ਹੈ, ਅੱਧਾ ਤੁਸੀਂ ਪਾੜ ਲਓ ਅੱਧਾ ਅਸੀਂ ਲੈ ਲੈਂਦੇ ਹਾਂ, ਅਸੀਂ ਸਸਕਾਰ ਕਰ ਲੈਂਦੇ ਆਪਣੀ ਰੀਤੀ ਅਨੁਸਾਰ, ਤੁਸੀਂ ਵੀ ਇੱਥੇ ਕਬਰ ਕੋਲ ਚ ਨੱਪ ਲਓ। ਹੁਣ ਕਰਤਾਰਪੁਰ ਸਾਹਿਬ ਜਾਈਏ ਜਿੱਥੇ ਮਹਾਰਾਜ ਦਾ ਅੰਤਿਮ ਸੰਸਕਾਰ ਕੀਤਾ ਸੀ, ਉੱਥੇ ਦੋਵੇਂ ਹੀ ਬਣਿਆ ਹੋਏ, ਇੱਕ ਪਾਸੇ ਉਹ ਥੋੜ੍ਹਾ ਜਿਹਾ ਬਣਾ ਕੇ ਉਹਨਾਂ ਨੇ ਜਗ੍ਹਾ ਮੁਸਲਮਾਨਾਂ ਨੇ ਬਣਾਈ ਹੋਈ ਹੈ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਥੜੇ 'ਤੇ ਵੀ ਇੱਥੇ ਮਹਾਰਾਜ ਦਾ ਸੰਸਕਾਰ ਕੀਤਾ ਗਿਆ ਸੀ। ਸੋ ਰਹੋ ਵਿਚਾਰ, ਜਿਵੇਂ ਵੀ ਪ੍ਰਸੰਗ ਉਹ ਆਏਗਾ ਆਪਾਂ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਸ੍ਰੀ ਬੁੱਢੇ ਅਸ਼ਟਕ ਕਰਿਓ ਸੁਣ ਸਤਿਗੁਰ ਸੁਖਦਾਏ, ਭਾਈ ਪਦ ਬਖਸ਼ਣ ਕਰਿਓ ਸੁਨਤ ਸਿੱਖ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕਰ ਹਾਂ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਠਾਕੁਰ ਤੁਮ